ਵਾਹਿਗੁਰੂ ਸਾਹਿਬ ਜੀਓ ਦੋਹਰਾ ਅਮਰਦਾਸ ਹੋਏ ਪਾਸ ਗੁਰ ਨਿਜ ਅਰਦਾਸ ਪ੍ਰਕਾਸ਼ ਅਦਭੁਤ ਲੀਲਾ ਆਪ ਕੀ ਸਦਾ ਬਿਲਾਸ ਹੁਲਾਸ ਅਮਰਦਾਸ ਹੋਏ ਪਾਸ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਗੁਰਸਿੱਖ ਸੰਗਤਾਂ ਕੀਰਤਨ ਤੋਂ ਉਪਰੰਤ ਸਤਿਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਜੋ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ ਉਸਨੂੰ ਲੜੀਵਾਰ ਵੀ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਇਤਿਹਾਸ ਵੀ ਆਪਾਂ ਪ੍ਰਸੰਗ ਸੁਣਿਆ ਹੈ, ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ 12 ਸਾਲ ਦੀ ਮਹਾਨ ਕਾਲਣਾ ਸੇਵਾ ਦੇਖ ਕੇ ਪ੍ਰਸੰਨ ਹੋ ਕੇ ਆਪ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਦੇ ਤਖ਼ਤ ਉੱਪਰ ਸਵਾਇਮਾਨ ਕਰ ਦਿੱਤਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਉੱਠ ਕੇ ਮੱਥੇ 'ਤੇ ਤਿਲਕ ਲਾ ਦਿੱਤਾ ਹੈ। ਆਪ ਜੀ ਨੇ 5 ਪੈਸੇ ਅਤੇ ਨਾਲ ਗਿਰ ਰੇਖ ਕੇ 3 ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਹੈ। ਉਪਰੰਤ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਪੁੱਤਰਾਂ ਵੱਲੀ ਨਜ਼ਰਸਾਨੀ ਕਰਦਿਆਂ ਹੋਇਆਂ ਵਚਨ ਕੀਤਾ ਹੈ, ਇਹ 10 ਵਟ ਤੋਂ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਤੇ ਸੀਸ ਝੁਕਾ। ਪਰ ਇਹ ਜ਼ਿਆਦਾ ਮਾਣ ਹੰਕਾਰ ਸਹਿਤ ਸੀ। ਕਹਿਣ ਲੱਗਿਆ ਕਿ ਤਾਂ ਮਹਾਰਾਜ ਜਿਸ ਵਸਤੂ 'ਤੇ ਮੇਰਾ ਹੱਕ ਅਧਿਕਾਰ ਬਣਦਾ ਸੀ ਉਹ ਇਹ ਲੈ ਰਹੇ ਨੇ, ਦੂਸਰਾ ਇਹ ਸਾਡੇ ਘਰ ਦਾ ਦਾਸ ਸੇਵਕ ਹੈ, ਮੈਂ ਦਾਸ ਨੂੰ ਕਿਵੇਂ ਮੱਥਾ ਟੇਕਾਂ, ਜਿਹੜੀ ਵਸਤੂ 'ਤੇ ਮੇਰਾ ਹੱਕ ਸੀ ਉਹ ਇਹ ਲੈ ਰਿਹਾ ਹੈ, ਇਸ ਕਰਕੇ ਮੇਰਾ ਤਾਂ ਨਮਸਕਾਰ ਕਰਨਾ ਇਹਨਾਂ ਨੂੰ ਬਣਦਾ ਹੀ ਨਹੀਂ ਹੈ। ਬਾਕੀ ਤੁਸੀਂ ਜੋ ਇਹ ਤਾਂ ਜਿਵੇਂ ਆਪ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛਾਨ ਵਿੱਚ ਰਹਿ ਕੇ ਮਹਾਨ ਸੇਵਾ ਕਰਕੇ ਦਾਤ ਹਾਸਲ ਕੀਤੀ ਹੈ, ਇਸੇ ਤਰ੍ਹਾਂ ਇਹ ਪ੍ਰਸੰਨ ਤੁਸੀਂ ਕਹਿ ਰੱਖਿਆ ਦਾਸ ਨੇ ਪ੍ਰਾਪਤ ਕਰ ਲਈ ਹੈ ਅਤੇ ਸੀਸ ਨਹੀਂ ਮੈਂ ਨਵਾਉਂਦਾ। ਫਿਰ ਦੂਸਰੇ ਛੋਟੇ ਸਪੁੱਤਰ ਦਾਤੂ ਨੂੰ ਕਿਹਾ ਵੀ ਤੂੰ ਹੀ ਉੱਠ ਸੀਸ ਨਵਾਏ, ਵੀ ਮੁਨਕਰ ਹੋ ਗਿਆ। ਕਹਿਣ ਲੱਗਾ ਜੀ ਮੈਂ ਨਹੀਂ ਇਹ ਕੁਝ ਕਰ ਸਕਦਾ। ਉਸ ਤੋਂ ਬਾਅਦ ਆਪ ਜੀ ਨੇ ਅੰਤਿਮ ਸੰਸਕਾਰ ਕਰਨ ਵਾਸਤੇ ਸਾਰੀ ਸਮੱਗਰੀ ਮੰਗਵਾਉਣ ਲਈ ਕਹਿ ਦਿੱਤਾ ਹੈ ਅਤੇ ਗੁਰੂ ਕਾ ਜਿਹੜਾ ਲੰਗਰ ਹੈ ਖੁੱਲ੍ਹਾ ਡੁੱਲਾ ਬਣੇ ਇਹ ਆਗਿਆ ਕਰ ਦਿੱਤੀ ਹੈ। ਇਸ ਵੇਲੇ ਤਿਆਰ ਹੋ ਗਿਆ। ਆਪ ਗੁਰੂ ਅੰਗਦ ਸਾਹਿਬ ਜੀ ਸਭਾ ਵਿੱਚੋਂ ਉੱਠ ਕੇ ਲੰਗਰ ਵਿੱਚ ਗਏ ਨੇ, ਭੋਜਨ ਪ੍ਰਸ਼ਾਦਾ ਛਕਿਆ ਹੈ। ਉਸ ਤੋਂ ਬਾਅਦ ਫਿਰ ਆਪ ਜੀ ਨੇ ਜੋਤੀ ਜੋਤ ਸਮਾਉਣ ਦੀ ਤਿਆਰੀ ਕਰ ਦਿੱਤੀ ਹੈ। ਕਈ ਬੇਸਮਝ ਸਿੱਖ ਆਪੋ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਏ ਕਿ ਗੁਰੂ ਨਾਨਕ ਸਾਹਿਬ ਜੀ ਤਾਂ ਸੁਣਦੇ ਹੀ ਸੱਚਖੰਡ ਨੂੰ ਚਲੇ ਗਏ ਹਨ, ਇਹ ਸ਼ਾਇਦ ਸਰੀਰ ਇੱਥੇ ਛੱਡ ਕੇ ਫਿਰ ਸੱਚਖੰਡ ਨੂੰ ਜਾਣ, ਵੀ ਜੇ ਤਾਂ ਗੁਰੂ ਨਾਨਕ ਸਾਹਿਬ ਵਾਂਗ ਸੰਦੇਹੇ ਗਏ ਫਿਰ ਤਾਂ ਉਹਨਾਂ ਵਰਗੇ ਹੈ, ਜੇ ਬਈ ਇਹ ਸਰੀਰ ਇਹਨਾਂ ਨੇ ਛੱਡ ਇੱਥੇ ਛੱਡ ਦਿੱਤਾ ਫਿਰ ਗਏ ਸੱਚਖੰਡ ਨੂੰ ਫਿਰ ਤਾਂ ਉਹਨਾਂ ਤੋਂ ਕਾਮੀ ਹੋਣਗੇ ਨਿਉਣ ਹੋਣਗੇ। ਇਸ ਤਰ੍ਹਾਂ ਦੀ ਜਦੋਂ ਸ਼ੰਕਾ ਜੀ ਫੁਰਿਆਈ ਹੈ, ਗੁਰੂ ਅੰਗਦ ਸਾਹਿਬ ਜੀ ਅੰਤਰਜਾਮੀ ਜਾਣ ਲਿਆ ਹੈ, ਸ਼ੰਕਾ ਮਿਟਣ ਵਾਸਤੇ ਆਪ ਜੀ ਨੇ ਐਸਾ ਕੌਤਕ ਕੀਤਾ ਹੈ। ਸਭਾ ਵਿੱਚ ਸਿੰਘਾਸਨ 'ਤੇ ਬੈਠੇ ਬੈਠੇ ਹੀ ਆਪ ਗੁਪਤ ਹੋ ਗਏ, ਅਲੋਪ ਹੋ ਗਏ। ਦੇਖ ਕੇ ਸਿੱਖ ਚਾਰ ਸ਼ਪੀਰੇ ਕਹਿਣ ਲੱਗੇ ਗੁਰੂ ਮਹਾਰਾਜ ਤਾਂ ਬਈ ਸੰਦੇ ਹੀ ਸੱਚਖੰਡ ਨੂੰ ਚਲੇ ਗਏ, ਭਾਣਾ ਵਰਤਾ ਗਏ ਨੇ। ਗੁਰੂ ਅਮਰਦਾਸ ਸਾਹਿਬ ਜੀ ਗੁਰੂ ਕੇ ਲੰਗਰ ਵਿੱਚ ਸੀ ਜਦੋਂ ਇੱਥੇ ਉਹਨਾਂ ਨੂੰ ਪਤਾ ਚੱਲਿਆ, ਬੜੇ ਕਾਹਲੇ ਪਏ, ਸਿੰਘਾਸਨ ਵੱਲੇ ਆ ਕੇ ਦੇਖਿਆ ਮਹਾਰਾਜ ਦੇ ਦਰਸ਼ਨ ਨਹੀਂ ਹੋ ਰਹੇ। ਫਿਰ ਅਰਦਾਸਾਂ ਬੇਨਤੀਆਂ ਕਰਨ ਲੱਗੇ ਕਿ ਮਹਾਰਾਜ ਆਪ ਤਾਂ ਸਰਵ ਕਲਾ ਸਮਰੱਥ ਹੋਏ, ਵੀ ਸਮਝ ਆਉਂਦੀਆਂ ਸ਼ੰਕਾਵਾਂ ਨੂੰ ਦੇਖ ਕੇ ਆਪ ਜੀ ਨੇ ਐਸਾ ਕਿਉਂ ਕਰਿਆ ਹੈ। ਸੋ ਇਸ ਤਰ੍ਹਾਂ ਮਹਾਰਾਜ ਜਿਵੇਂ ਸੰਸਾਰ ਦੀ ਰੀਤੀ ਹੈ, ਦੇਹ ਛੱਡ ਕੇ ਸਰੀਰ ਤਿਆਗ ਕੇ ਫਿਰ ਇੱਥੋਂ ਅੱਗੇ ਜਾਣਾ, ਹੋਰ ਮਰਯਾਦਾ ਨੂੰ ਆਪ ਕਾਇਮ ਰੱਖੋ ਜੀ। ਬੇਨਤੀ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ, ਗੁਰੂ ਅੰਗਦ ਸਾਹਿਬ ਜੀ ਦੁਬਾਰਾ ਫਿਰ ਸਿੰਘਾਸਨ 'ਤੇ ਬੈਠੇ, ਦਰਸ਼ਨ ਦੇ ਰਹੇ, ਪ੍ਰਗਟ ਹੋ ਗਏ, ਪ੍ਰਤੱਖ ਹੋ ਗਏ। ਸਾਰੇ ਧੰਨ ਧੰਨ ਕਹਿਣ ਲੱਗੇ ਹਨ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਪੁੱਛ ਪੜਤਾਲ ਕੀਤੀ ਕਿ ਮਹਾਰਾਜ ਆਪ ਜੀ ਨੇ ਐਸਾ ਕੌਤਕ ਕੀਤਾ, ਤਖ਼ਤ ਸਵਾਏ ਮਨ ਬੈਠੇ ਬੈਠੇ ਆਪ ਕਿਉਂ ਅਲੋਪ ਹੋ ਗਏ। ਉਹ ਅਲੋਪ ਹੋਣ ਦਾ ਜਿਹੜਾ ਕਾਰਨ ਹੈ, ਜਿਵੇਂ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੱਸਿਆ, ਉਹ ਪ੍ਰਸੰਗ ਆ ਰਿਹਾ ਹੈ। ਨਾਲ ਹੀ ਜਿਵੇਂ ਗੁਰੂ ਅੰਗਦ ਸਾਹਿਬ ਜੀ ਜੋਤੀ ਜੋਤ ਸਮਾਏ, ਸੱਚਖੰਡ ਗਵਨ ਕੀਤਾ, ਉਹ ਪ੍ਰਸੰਗ ਆ ਰਿਹਾ ਹੈ। ਉਹ ਜਿਵਿਆਂ ਦਾ ਮਨ ਚਿਤ ਲਾ ਕੇ ਸੁਣੀਏ ਜੀ। ਅਮਰਦਾਸ ਹੋਏ ਪਾਸ ਗੁਰ, ਸਵੇਰੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਗੁਰੂ ਅੰਗਦ ਸਾਹਿਬ ਦੇ ਪਾਸ ਹੋ ਕੇ, ਨੇੜੇ ਹੋ ਕੇ, ਨਿਜ ਅਰਦਾਸ ਪ੍ਰਕਾਸ਼, ਆਪਣੇ ਵੱਲੋਂ ਜਿਹੜੀ ਪ੍ਰਗਟ ਰੂਪ ਵਿੱਚ ਅਰਦਾਸ ਕਹੀ ਹੈ, ਬੇਨਤੀ ਕੀਤੀ ਹੈ, ਅਦਭੁਤ ਲੀਲਾ ਆਪ ਕੀ। ਗੁਰੂ ਅੰਗਦ ਸਾਹਿਬ ਮਹਾਰਾਜ ਆਪ ਜੀ ਦੀ ਜਿਹੜੀ ਲੀਲਾ ਅਦਭੁਤੀ ਅਚਰਜ ਹੀ ਹੈ, ਸਦਾ ਬਿਲਾਸ ਹੁਲਾਸ, ਸਦਾ ਹੀ ਬਿਲਾਸ ਆਨੰਦ। ਇਹ ਹੁਲਾਸ ਜਿਹੜਾ ਖੁਸ਼ੀ ਜਿਹੜਾ ਬਖਸ਼ਣ ਵਾਲੇ ਹੋ, ਤਿੰਨ ਤੇ ਖੁਸ਼ੀ ਖੇੜੇ ਵਿੱਚ ਰਹਿਣ ਵਾਲੇ ਹੋ। ਚੌਪਈ ਇਹ ਕਾਰਨ ਕਿਮ ਰਾਵਰ ਕੀ ਨਾ। ਗੁਰੂ ਅੰਗਦ ਸਾਹਿਬ ਜੀ ਆਪ ਜੀ ਨੇ ਸਿੰਘਾਸਨ ਉੱਪਰ ਬੈਠਿਆਂ ਬੈਠਿਆਂ ਗੁਪਤ ਹੋਣ ਦਾ ਜਿਹੜਾ ਇਹ ਕਾਰਨ ਜਾਂ ਕਿਵੇਂ ਕੀਤਾ ਹੈ? ਸਭ ਕੇ ਮਨ ਅਚਰਜ ਵੱਡ ਦੀਨਾ। ਆਪ ਜੀ ਨੇ ਗੁਪਤ ਹੋ ਕੇ ਅਲੋਪ ਹੋ ਕੇ ਸਾਰਿਆਂ ਦੇ ਮਨਾਂ ਵਿੱਚ ਅਰਚ ਪੁਰਾਣ ਬਖਸ਼ਾ ਦਿੱਤਾ ਹੈ। ਇਸ ਪ੍ਰਕਾਰ ਨਹਿ ਉਚਿਤ ਤੁਮਾਰੇ। ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਸਾਰਿਆਂ ਦੇ ਸਾਹਮਣੇ ਹੋ ਕੇ ਅਲੋਪ ਹੋ ਜਾਣਾ ਏ ਤੁਹਾਡੇ ਲਈ ਤਾਂ ਉਚਿਤ ਹੈ ਨਹੀਂ ਸੀ। ਪਰਮ ਧਾਮ ਕੋ ਜਥਾ ਪਧਾਰੇ। ਬੈਠੇ ਬੈਠੇ ਸਿੰਘਾਸਨ ਤੇ ਹੋ ਕੇ ਸੱਚਖੰਡ ਅਸਥਾਨ ਨੂੰ, ਪਰਮ ਧਾਮ ਨੂੰ ਚਲੇ ਗਏ ਸੀ। ਸ੍ਰੀ ਅੰਗਦ ਸੁਣ ਤਬ ਹੈ ਬਖਾਨਾ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਤਦੋਂ ਕਿਹਾ, ਸਿੱਖਣ ਕੇ ਮਨ ਸ਼ੰਕ ਮਹਾਨਾ। ਗੁਰੂ ਅਮਰਦਾਸ ਸਾਹਿਬ ਜੀ ਆ ਜਿਹੜੇ ਅਣਜਾਣ ਜੇ ਵੀ ਸਮਝੇ ਸਿੱਖ, ਇਹਨਾਂ ਦੇ ਮਨ ਦੇ ਵਿੱਚ ਬੜੀ ਭਾਰੀ ਸ਼ੰਕਾ ਉੱਠ ਖੜੋਤੀ ਸੀ। ਸਹਿਤ ਸਰੀਰ ਬਿਕੁੰਠ ਸਿਧਾਰੇ। ਆਪੋ ਵਿੱਚ ਮਿਲ ਮਿਲ ਕੇ ਵੀ ਸਮਝੇ, ਕਹਿੰਦੇ ਸੁਣਦੇ ਸੀ ਵੀ ਗੁਰੂ ਨਾਨਕ ਸਾਹਿਬ ਤਾਂ ਸੁਣਦੇ ਹੇ ਸੱਚਖੰਡ ਨੂੰ ਚਲੇ ਗਏ, ਇਹ ਵੀ ਸ਼ਾਇਦ ਇੱਥੇ ਦੇਹ ਛੱਡ ਕੇ ਜਾਣ, ਸ਼ਾਇਦ ਉਹਨਾਂ ਤੋਂ ਨਿਉਣ ਹੀ ਹੋਣ, ਨੀ ਘੱਟ ਹੀ ਹੋਣ। ਆਪ ਸਮਹਿ ਮਿਲ ਕਰਤ ਉਚਾਰੇ। ਆਪੋ ਵਿੱਚ ਹੀ ਮਿਲ ਮਿਲ ਕੇ ਉਚਾਰਨਾ ਕਰਦੇ ਵੀ ਗੁਰੂ ਨਾਨਕ ਸਾਹਿਬ ਸੰਦੇਹ ਗਏ, ਇਹ ਸਰੀਰ ਛੱਡ ਕੇ ਜਾਣਗੇ, ਸ਼ਾਇਦ ਨਿਉਣ ਹੋਣਗੇ, ਘੱਟ ਹੋਣਗੇ ਸ਼ਕਤੀਆਂ ਵਿੱਚ। ਏਵ ਨਾ ਕਰਤੇ ਸਰਦਾ ਨਾਸਤ। ਇਸ ਤਰ੍ਹਾਂ ਅਸੀਂ ਅਲੋਪ ਹੋਣਾ ਨਾ ਕਰਦੇ, ਲੀਲਾ ਅਲੋਪ ਹੋਣ ਦੀ ਨਾ ਕਰਦੇ, ਤਾਂ ਗੁਰੂ ਘਰ ਦੇ ਵਿੱਚ ਇਹਨਾਂ ਦੀ ਸ਼ਰਧਾ ਖਤਮ ਹੋ ਜਾਣੀ ਸੀ। ਲਗਤ ਦੋਸ਼ ਮਮ ਦਾਸਨ ਗ੍ਰਾਸਤ। ਦਾਸਾਂ ਨੂੰ ਕਹਿੰਦੇ ਸ਼ਾਨਾ ਸ਼ੰਕਾ ਨੇ ਪਕੜ ਲੈਣਾ ਸੀ, ਇਹ ਸ਼ੰਕਾ ਵਿੱਚ ਗ੍ਰਸਤ ਹੋ ਜਾਣੇ ਤੇ ਸਾਨੂੰ ਬੜਾ ਭਾਰੀ ਦੋਸ਼ ਲੱਗਣਾ ਸੀ, ਸਾਡੇ ਹੁੰਦਿਆਂ ਦਾਸ ਸੰਕਾਂ ਵਿੱਚ ਗ੍ਰਸੇ ਜਾਣ। ਸਭ ਹਿੰਨ ਮਨ ਸ਼ੰਕਾ ਮਲ ਧਾਰੀ। ਸਾਰਿਆਂ ਨੇ ਮਨ ਦੇ ਜਿਹੜੀ ਸ਼ੰਕਾ ਕੀਤੀ, ਇਹ ਬੜੀ ਭਾਰੀ ਮਹਿਲ ਧਾਰਨ ਕੀਤੀ, ਮਹਿਲ ਲਾ ਲਈ ਸੀ ਮਨ। ਇਹ ਕਿਰਤ ਕਰ ਜਲ ਸਾਥ ਪਖਾਰੀ। ਜਿਹੜੀ ਕਿਰਤ ਕੀਤੀ ਨਾ, ਇਸ ਸਿੰਘਾਸਨ ਤੇ ਬੈਠੇ ਬੈਠੇ ਅਸੀਂ ਅਲੋਪ ਹੋ ਗਏ, ਇਹ ਸੋਹਣਾ ਜਲ ਇਹਦੇ ਨਾਲ ਅਸੀਂ ਧੋ ਦਿੱਤੀ ਹੈ, ਸ਼ੰਕਾ ਰੂਪੀ ਮੈਲ ਖਤਮ ਕਰ ਦਿੱਤੀ ਹੈ। ਮਮ ਸੰਗਤ ਤੇ ਸਿੱਖ ਸੁਖ ਪਾਵ ਹੈ, ਕਿਉਂਕਿ ਸਾਡੀ ਜਿਹੜੀ ਸਿੱਖ ਸੰਗਤ ਹੈ ਇਹਦੇ ਕਰਕੇ ਗੁਰੂ ਕੇ ਸਿੱਖ ਸੁਖ ਪਾਉਣਗੇ। ਬਿਨ ਸਰਦਾ ਸੋ ਹਾਥ ਨਾ ਆਵੇ, ਉਹਦੇ ਗੁਰੂ ਤੇ ਸ਼ਰਧਾ ਧਾਰੇ ਫਿਰ ਹੀ ਸੁਖ ਪ੍ਰਾਪਤ ਹੁੰਦੇ ਹੈ। ਸ਼ਰਧਾ ਤੋਂ ਜਿਹੜਾ ਸੁਖ ਹੱਥ ਵਿੱਚ ਨਹੀਂ ਆਉਂਦਾ। ਬਿਗਸ ਬਦਨ ਤੇ ਬਾਹਰ ਬਖਾਨੀ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮੁੱਖੋਂ ਕੁਝ ਹੱਸਦਿਆਂ ਹੱਸਦਿਆਂ ਫਿਰ ਗੱਲ ਇਹ ਵੀ ਆਖ ਦਿੱਤੀ ਹੈ, ਸੁਣ ਪੁਰਖਾ ਤੂੰ ਪਰਮ ਗਿਆਨੀ। ਗੁਰੂ ਅਮਰਦਾਸ ਸਾਹਿਬ, ਪੁਰਖਾ ਤੂੰ ਸੁਣ ਲਾ, ਤੂੰ ਤਾਂ ਹੁਣ ਪੂਰਨ ਬ੍ਰਹਮ ਗਿਆਨੀ ਹੈ। ਇਹ ਜੱਗ ਸਲਟਾ ਕੋ ਸੋ ਪਰਵਾਹ, ਇਹ ਜਿਹੜਾ ਸੰਸਾਰ ਹੈ ਇਹ ਤਾਂ ਜਿਵੇਂ ਨਦੀ ਦਾ ਪ੍ਰਵਾਹ ਹੁੰਦਾ ਹੈ, ਇਸ ਤਰ੍ਹਾਂ ਨਦੀ ਦਾ ਪ੍ਰਵਾਹ ਰਾਤ ਦਿਨ ਚਲੀ ਜਾਂਦਾ, ਅੱਗੇ ਤੋਂ ਅੱਗੇ ਜਲ ਤੁਰਿਆ ਜਾਂਦਾ ਹੈ, ਉਹ ਜਿਵੇਂ ਸੰਸਾਰ ਨਦੀ ਦੇ ਪ੍ਰਵਾਹ ਵਾਂਗ ਹੈ। ਚੱਲਿਓ ਜਾਤ ਪੁਨ ਪੂਰਨ ਆਹਾ, ਪ੍ਰਵਾਹ ਅੱਗੇ ਤੋਂ ਅੱਗੇ ਚੱਲਿਆ ਜਾਂਦਾ, ਪਿੱਛੇ ਉਹ ਫਿਰ ਉਵੇਂ ਪੂਰਨ ਹੁੰਦਾ, ਭਰਿਆ ਹੋਇਆ ਪ੍ਰਵਾਹ ਪਿੱਛੋਂ ਫਿਰ ਤੁਰਿਆ ਆਉਂਦਾ ਹੈ ਪਾਣੀ ਦਾ। ਜਲ ਤਰੰਗ ਜਿਉਂ ਜਲ ਹੈ ਸਮਾਵੈ, ਜਲ ਦੇ ਵਿੱਚੋਂ ਜਿਹੜਾ ਤਰੰਗ ਹੈ ਬੁਲਬੁਲਾ ਉੱਠਦਾ, ਛਲ ਲਹਿਰ ਛਲ ਉੱਠਦੀ ਹੈ ਤੇ ਜਲ ਦੇ ਵਿੱਚ ਹੀ ਉਹ ਸਮਾ ਜਾਂਦੀ ਹੈ। ਜਲ ਜਲ ਤੇ ਭਿੰਨ ਦਿਖਾਵੈ, ਜਿਹੜੀ ਤਰੰਗ ਲਹਿਰ ਹੈ ਤਾਂ ਜਲ ਹੀ ਹੈ ਨਾ, ਤੇ ਜਲ ਤੋਂ ਵੱਖਰਾ ਹੋ ਕੇ ਆਪਣੇ ਆਪ ਨੂੰ ਦਿਖਾਉਂਦੀ ਹੈ। ਸੰਤ ਦਵੈਤ ਤਿਮ ਨਾਹਿਨ ਮਾਨੇ, ਜੈਸੇ ਜਲ ਤੇ ਬੁਝਬੁਝਾ ਉਪਜੈ ਬਿਨ ਸਹਿ ਨੀਤ ਜਗ ਰਚਨਾ, ਤੈਸੇ ਰਚੀ ਕਹੋ ਨਾਨਕ ਸੰਮੀਤ। ਜਾਂ ਜਲ ਤਰੰਗ ਅਰ ਫੇਨ ਬਰਤਾ, ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਜੋ ਗੁਰਬਾਣੀ ਵਿੱਚ ਵੀ ਐਸੇ ਵਾਕ ਆਏ ਹੈ, ਇਸ ਤਰ੍ਹਾਂ ਜਲ ਵਾਂਗ ਪਰਮੇਸ਼ੁਰ ਵਾਹਿਗੁਰੂ ਬ੍ਰਹਮ ਹੈ ਤੇ ਤਰੰਗ ਵਾਂਗ ਜਿਹੜੇ ਦੇਵ ਦੇਹਾ ਈਸ਼ਰ ਆਦਿਕ ਬ੍ਰਹਮਾ ਵਿਸ਼ਨੂੰ ਆਦਿਕ ਛੱਲਾਂ ਵਾਂਗ ਨਹਿਰਾਂ ਵਾਂਗ ਉੱਠੇ ਹੋਏ ਤੇ ਬੁਦਬਲਿਆਂ ਵਾਂਗ ਜਿੰਨੇ ਜੀਵ ਜੰਤ ਹੈ, ਬਾਕੀ ਉਹ ਫੇਨ ਝੁੱਗ ਵਾਂਗ, ਬਾਕੀ ਕੀੜੇ ਮਕੌੜੇ ਛੋਟੇ ਜੀਵ ਹੈ, ਤੇ ਹਾਰਾਂ ਵਿੱਚ ਜਿਵੇਂ ਉਹ ਛੱਲ ਵਿੱਚ ਵੀ ਪਾਣੀ ਹੁੰਦਾ, ਬੁਦਬਲਿਆਂ ਵਿੱਚ ਵੀ ਤੇ ਝੱਗ ਵਿੱਚ ਵੀ, ਉਹ ਸਾਰਿਆਂ ਵਿੱਚ ਹੀ ਪਰਮੇਸ਼ਰ ਜਲ ਵਾਂਗ ਬਿਰਾਜਮਾਨ ਹੈ। ਆਤਮ ਪਰਮਾਤਮ ਇੱਕ ਜਾਣੇ, ਹਾਂ ਜਿਹੜੇ ਕੋਈ ਸੰਤ ਮਹਾਤਮਾ ਹੈ, ਸੰਤ ਦਵੈਤ ਨਾਹਨ ਨਾਹੀ ਮਾਨੇ, ਇਹ ਅਰਥ ਨਹੀਂ ਹੋਇਆ ਸੀ, ਵੇਖ ਲਿਆ ਕਰ ਕਿਹਦਾ ਅਰਥ ਕਰ ਰਹੇ ਹਾਂ। ਸੰਤ ਜਿਹੜੇ ਆ ਦਵੈਤ ਉਹਨਾਂ ਦੇ ਅੰਦਰ ਨਹੀਂ ਹੁੰਦੀ, ਦਵੈਤ ਭਾਵ ਨੂੰ ਮੰਨਦੇ ਨਹੀਂ ਹੈ। ਆਤਮ ਪਰਮਾਤਮ ਇੱਕ ਜਾਣੇ, ਆਤਮਾ ਨੂੰ ਤੇ ਪਰਮਾਤਮਾ ਨੂੰ ਇੱਕ ਕਰਕੇ ਇੱਕੋ ਰੂਪ ਕਰਕੇ ਸਮਝਦੇ ਜਾਣਦੇ। ਜਿਮ ਜਲ ਵਿਖੈ ਬੁਦਬੁਦਾ ਹੋਏ, ਜਿਵੇਂ ਜਲ ਦੇ ਵਿੱਚੋਂ ਕਹਿੰਦੇ ਜਿਹੜਾ ਬੁਦਬੁਦਾ ਪੈਦਾ ਹੋ ਜਾਂਦਾ, ਬੁਲਬੁਲਾ ਪੈਦਾ ਹੋ ਜਾਂਦਾ ਹੈ। ਜਨਮ ਮਰਨ ਦੇਹਨ ਇਮ ਜੋਏ, ਕਹਿੰਦੇ ਦੇਹਾਂ ਦੇ ਵਿੱਚ ਜਮਣਾ ਮਰਨਾ ਉਹ ਕਹਿੰਦੇ ਵੇਖਦੇ ਆ ਤੱਕਦੇ ਹੈ। ਪੱਤਰ ਪੁਰਾਤਨ ਤਰ ਤੇ ਗਿਰੈ, ਆ ਜਿਵੇਂ ਜਿਹੜੇ ਕੋਈ ਬਿਰਸ਼ ਦੇ ਪੁਰਾਣੇ ਪੱਤਰ ਹੈ ਉਹ ਕਹਿੰਦੇ ਬਿਰਸ਼ ਦੇ ਨਾਲੋਂ ਹੇਠਾਂ ਡਿੱਗ ਪੈਂਦੇ ਹਵਾ ਦੇ ਬੁੱਲੇ ਨਾਲ, ਬਾਹਰ ਨਾ ਜੁਰੈ ਨਏ ਲੱਗ ਪਰੇ। ਇਹ ਕਹਿੰਦੇ ਉਹ ਪੁਰਾਣੇ ਪੱਤਰੇ ਜਦੋਂ ਹਵਾ ਦੇ ਬੁੱਲੇ ਨਾਲ ਟੁੱਟ ਕੇ ਹੇਠਾਂ ਡਿੱਗ ਪੈਂਦੇ ਆ, ਦੁਬਾਰਾ ਨਹੀਂ ਜੁੜਦੇ ਆ, ਸਗੋਂ ਨਵੇਂ ਜਿਹੜੇ ਪੱਤਰੇ ਉਹ ਬਿਰਸ਼ ਨੂੰ ਲੱਗ ਪੈਂਦੇ ਹਨ। ਤਥਾ ਸਰੀਰ ਜਰਜਰੀ ਹੋਏ, ਇਸੇ ਤਰ੍ਹਾਂ ਕਹਿੰਦੇ ਸਰੀਰਾਂ ਦੀ ਹਾਲਤ ਵੀ ਬਿਰਸ਼ ਦੇ ਪੁੱਤਰਿਆਂ ਸਰੀਰ ਜੇ ਪੁਰਾਣੇ ਜਦੋਂ ਹੋ ਜਾਂਦੇ ਆ, ਮੌਤ ਰੂਪ ਹਵਾ ਉਲਾ ਆਉਂਦਾ ਉਹਦੇ ਨਾਲ ਡਿੱਗ ਪੈਂਦੇ, ਸਰੀਰ ਟੇਰੀ ਹੋ ਜਾਂਦੇ। ਮਰਤ ਨਏ ਉਪਜਹਿ ਜਗ ਜੋਏ, ਮਰਤ ਨਏ ਉਪਜਹਿ ਜਗ ਜੋਏ, ਕਹਿੰਦੇ ਮਰ ਜਾਂਦੇ ਆ ਤੇ ਨਵੇਂ ਸੰਸਾਰ ਦੇ ਵਿੱਚ ਪੈਦਾ ਹੋ ਜਾਂਦੇ, ਦੇਖੇ ਜਾਂਦੇ। ਜਗਤ ਅਨਾਦ ਕਾਲ ਕੋ ਐਸੇ, ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਅਨਾਦੀ ਕਾਲ ਦਾ ਹੈ, ਦਾ ਕੋਈ ਮੁੱਢ ਨਹੀਂ ਪਤਾ ਹੈ। ਚੱਲਿਓ ਆਏ ਜਿਹ ਪਾਰ ਨਾ ਕੈਸੇ, ਅੱਗੇ ਤੋਂ ਅੱਗੇ ਕਹਿੰਦੇ ਚੱਲਿਆ ਆ ਰਿਹਾ, ਕਿਸੇ ਤਰ੍ਹਾਂ ਦਾ ਪਾਰਾਵਾਰ ਨਹੀਂ, ਹੱਦ ਬੰਨਾ ਨਹੀਂ ਪਾਇਆ ਜਾ ਸਕਦਾ ਵੀ ਕਦੋਂ ਤੋਂ ਇਹ ਆਇਆ ਹੋਂਦ ਵਿੱਚ, ਕਦੋਂ ਇਹਦੀ ਹੋਂਦ ਹਸਤੀ ਖਤਮ ਹੋ ਜਾਏ। ਅਬ ਤੁਮ ਸਭ ਨੇ ਮੋਹ ਪਿਛਾਰੀ। ਇਸ ਕਰਕੇ ਸੰਸਾਰ ਦਾ ਜਿਹੜਾ ਕੋਈ ਪ੍ਰਵਾਹ ਨਦੀ ਦੇ ਪ੍ਰਵਾਹ ਵਰਗਾ ਹੈ, ਜਿਵੇਂ ਨਦੀ ਦਾ ਪ੍ਰਵਾਹ ਭਰਿਆ ਆਉਂਦਾ ਹੈ, ਅੱਗੇ ਤੁਰਿਆ ਜਾਂਦਾ, ਨਵਾਂ ਪਾਰ ਹੋਰ ਤੁਰਿਆ ਆਉਂਦਾ, ਇਸੇ ਤਰ੍ਹਾਂ ਸੰਸਾਰ ਖਤਮ ਹੋਈ ਜਾਂਦਾ, ਪਿੱਛੇ ਹੋਰ ਪੈਦਾ ਹੋਈ ਜਾਂਦੇ ਹੈ, ਇਹਦਾ ਅੰਤ ਨਹੀਂ ਹੈ। ਹੁਣ ਤੁਸੀਂ ਕਹਿੰਦੇ ਇਸ ਤਰ੍ਹਾਂ ਸਾਡੇ ਬਾਅਦ ਵਿੱਚ ਸ੍ਰੀ ਜੋਤੀ ਜੋਤ ਸਮਾਉਣ ਤੋਂ ਕਰਨਾ ਹੈ। ਕਰੋ ਨਾ ਸ਼ੋਕ ਮੋਹ ਕੋ ਟਾਰੀ। ਕੀ ਕਰਨਾ ਸਾਡੇ ਸਰੀਰ ਤੋਂ ਬਾਅਦ ਖਤਮ, ਵੀ ਕੋਈ ਸ਼ੋਕ ਨਹੀਂ ਕਰਨਾ, ਮੋਹ ਨੂੰ ਦੂਰ ਰੱਖਣਾ ਹੈ। ਮੰਗਲ ਨਾਨਾ ਭਾਂਤ ਕਰੀਜੇ। ਸ਼ੋਕ ਦੇ ਥਾਂ ਤੁਸੀਂ ਮੰਗਲਾਚਾਰ ਤੇ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਕਰਨੀਆਂ ਹਨ। ਸ਼ਬਦ ਕੀਰਤਨ ਪਠੋ ਸੁਨੀ। ਗੁਰੂ ਨਾਨਕ ਸਾਹਿਬ ਦੇ ਸ਼ਬਦ ਹੈ, ਉਹਨਾਂ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਪੜਿਓ, ਕੀਰਤਨ ਕਰਿਓ, ਅਥਵਾ ਸਰੋਤੇ ਬਣ ਕੇ ਸੁਣਨਾ ਕਰਿਓ। ਦੋਨਹ ਪੁੱਤਰ ਆਏ ਤਿਸ ਕਾਲਾ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਇਸ ਤਰ੍ਹਾਂ ਗੁਰਸਿੱਖਾਂ ਨੂੰ ਆਪਣਾ ਅੰਤਮ ਸੰਸਕਾਰ ਕਰਨ ਦੀ ਰੀਤੀ ਦੱਸ ਰਹੇ ਸੀ ਵੀ ਸ਼ੋਕ ਨਹੀਂ ਕਰਨਾ, ਮੰਗਲਾਚਾਰ ਖੁਸ਼ੀਆਂ ਕਰਨੀਆਂ ਹਨ, ਉਸੇ ਸਮੇਂ ਦੋਵੇਂ ਪੁੱਤਰ ਦਾਸੂ ਤੇ ਦਾਤੂ ਜੀ ਆ ਗਏ ਹਨ। ਪਰੇ ਚਰਨ ਅਰਬਿੰਦ ਕਿਰਪਾਲਾ। ਹਾਂ, ਦਿਆਲੂ ਕਿਰਪਾਲੂ ਸਤਿਗੁਰੂ ਦੇ ਚਰਨਾਂ ਕਮਲਾਂ ਤੇ ਟਹਿ ਪਏ ਹਨ। ਦਇਆ ਧਾਰ ਵਿਵਹਾਰ ਬਤਾਵ। ਦੋਵੇਂ ਸਪੁੱਤਰ ਕਹਿਣ ਲੱਗੇ ਮਹਾਰਾਜ ਸਤਿਗੁਰੂ ਜੀ ਦਇਆ ਦ੍ਰਿਸ਼ਟੀ ਧਾਰ ਕੇ, ਦਇਆ ਧਾਰ ਕੇ, ਮਿਹਰ ਕਰਕੇ ਸਾਰਾ ਮਹਾਰਾਜ ਜਿਹੜਾ ਕਰਤੱਵ ਹੈ ਅੰਤਮ ਮ੍ਰਿਤਕ ਸੰਸਕਾਰ ਦਾ ਸਾਨੂੰ ਦੱਸੋ ਜੀ। ਜਿਮ ਪੀਛੇ ਹਮ ਕਰਹਿ ਜਨਾਵ। ਆਪ ਜੀ ਸੱਚਖੰਡ ਜਾਣ ਤੋਂ ਬਾਅਦ ਅਸੀਂ ਕਰੀਏ ਜਨਾ ਦਿਓ, ਸਾਨੂੰ ਹੁਣੇ ਸਮਝਾ ਬੁਝਾ ਦੇਵੋ। ਜਗਤ ਰੀਤ ਅਰ ਕੁੱਲ ਆਚਾਰ। ਸੰਸਾਰ ਦੀ ਰੀਤੀ ਹੁੰਦੀ ਹੈ, ਕੁੱਲ ਦਾ ਆਚਾਰ ਵਿਹਾਰ ਹੁੰਦਾ, ਜਗਤ ਦੀ ਰੀਤੀ ਬਾਰਵੇਂ ਤ੍ਰੇਵੇਂ ਦਿਨ ਉਹ ਪ੍ਰੇਤ ਕਿਰਿਆ ਜੀ ਕਰਨੀ, ਗੰਗਾ ਫੁੱਲ ਪਾਉਣੇ, ਗਰੜ ਪਾਠ ਭੁਲਾਉਣਾ, ਇਸ ਤਰ੍ਹਾਂ ਸਾਲ ਭਰ ਦੀਵੇ ਜੇ ਕਰਾਉਣੇ, ਪਿੰਡ ਜੇ ਭਰਾਉਣੇ, ਉਹ ਜਗਤ ਰੀਤੀ ਹੈ। ਅਤੇ ਕੁੱਲ ਦਾ ਜਿਹੜਾ ਕਰਤੱਵ ਹੁੰਦਾ ਹੈ, ਜਿਵੇਂ ਕੁੱਲ ਵਿੱਚ ਕੋਈ ਮਰਿਆਦਾ ਚਲੀ ਹੁੰਦੀ, ਉਸ ਤਰ੍ਹਾਂ ਕਰੀਏ। ਜੈਸੇ ਆਇਓ ਹੋਤ ਅਗਾਰ। ਇਸ ਤਰ੍ਹਾਂ ਅੱਗੇ ਤੁਹਾਰਾ ਪਹਿਲਾਂ ਤੋਂ ਹੁੰਦਾ ਹੈ, ਕੋਈ ਉਸੇ ਤਰ੍ਹਾਂ ਕਰੀਏ ਕਰਾਏ। ਸੁਣ ਸ੍ਰੀ ਸਤਿਗੁਰ ਬਾਕ ਉਚਾਰੇ। ਦਾਸੂ ਤੇ ਦਾਤੂ ਦੋਵੇਂ ਪੁੱਤਰਾਂ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕਹੇ। ਜਗ ਅਰ ਕੁੱਲ ਕੇ ਜਿਤਕ ਅਚਾਰੇ। ਜਿਵੇਂ ਜਗਤ ਰੀਤੀ ਹੁੰਦੀ ਹੈ, ਬਾਰਵੀਂ ਤੇਰਵੀਂ ਜੀ ਕਰਕੇ ਪ੍ਰੇਤੋ ਸੁਆਹਾ ਕਹਿੰਦੇ ਨੇ, ਗਰੜ ਪੁਰਾਣ ਭੁਲਾਉਂਦੇ ਨੇ, ਫੁੱਲ ਗੰਗਾ ਪਾਉਂਦੇ ਨੇ, ਹੋਰ ਕੁੱਲ ਦੇ ਜਿੰਨੇ ਕੁ ਕਰਤੱਵ ਹਨ। ਹਮਰੇ ਹੇਤ ਨਹੀਂ ਕੁਛ ਕਰਨਾ। ਕਹਿੰਦੇ ਸਾਡੇ ਵਾਸਤੇ ਤੁਸੀਂ ਬਿਲਕੁਲ ਨਹੀਂ ਕੁਛ ਕਰਨਾ ਹੈ। ਕੀਰਤ ਪਾਠ ਸੁਣ ਨਾਮ ਸਿਮਰਨਾ। ਹਾਂ, ਜੇ ਕੁਛ ਕਰਨਾ ਹੈ ਕਹਿੰਦੇ ਫਿਰ ਤੁਸੀਂ ਆਹ ਕਰ ਲੈਣਾ, ਕੀਰਤਨ ਪੜ੍ਹ ਸੁਣ ਨਾਮ ਸਿਮਰਨਾ। ਗੁਰਬਾਣੀ ਦਾ ਕੀਰਤਨ ਪੜ੍ਹ ਲੈਣਾ, ਯਾਨੀ ਕੀਰਤਨ ਕਰ ਲੈਣਾ ਤੇ ਜਾਂ ਸੁਣ ਲੈਣਾ ਸਰੋਤੇ ਬਣ ਕੇ, ਜਾਂ ਵਾਹਿਗੁਰੂ ਵਾਹਿਗੁਰੂ ਨਾਮ ਸਿਮਰ ਲੈਣਾ। ਕਰੋ ਆਨੰਦ ਮੰਗਲਾਚਾਰਾ। ਜਿਵੇਂ ਦੁਨੀਆਂ ਦੇ ਲੋਕ ਰੋਂਦੇ ਧੋਂਦੇ ਆ, ਸ਼ੋਕ ਕਰਦੇ, ਸਿਆਪੇ ਕਰਦੇ, ਕਹਿੰਦੇ ਇਹ ਨਹੀਂ ਕਰਨਾ, ਤੁਸੀਂ ਮੰਗਲਾਕਾਰ ਕਰਨੇ, ਖੁਸ਼ੀਆਂ ਮਨਾਉਣੀਆਂ ਹਨ। ਦੇਹ ਸਰੀਰ ਅਗਨ ਸਸਕਾਰਾ। ਬਾਕੀ ਸਰੀਰ ਨੂੰ ਤੁਸੀਂ ਜਲ ਪ੍ਰਵਾਹ ਨਹੀਂ ਕਰਨਾ, ਕਬਰਾਂ ਵਿੱਚ ਨਹੀਂ ਟੋਆ ਪੁੱਟ ਕੇ ਨਹੀਂ ਦਫਨਾਉਣਾ, ਬਾਹਰ ਨਹੀਂ ਸੁੱਟਣਾ, ਇਹ ਸਰੀਰ ਦਾ ਕਹਿੰਦੇ ਚਿਖਾ ਬਣਾ ਕੇ ਅਗਨੀ ਨਾਲ ਸਸਕਾਰ ਕਰ ਦੇਣਾ, ਇਹ ਗੁਰਮਤਿ ਰੀਤੀ ਹੈ ਵੀ ਸਸਕਾਰ ਕਰਨਾ ਪੁਨ ਪੁੱਤਰਨ ਕੋ ਸੰਗਤ ਸਾਥ। ਫਿਰ ਉਸ ਤੋਂ ਬਾਅਦ ਜਿਹੜੇ ਕੋਈ ਪੁੱਤਰ ਹਨ ਤੇ ਹੋਰ ਸੰਗਤ ਹਨ ਉਹਦੇ ਸਾਥ। ਕਹਿ ਸ੍ਰੀ ਅਮਰ ਗਹਾਇਓ ਹਾਥ। ਸਵੇਰੇ ਆਪਣੇ ਮੁਖਾਰਬਿੰਦ ਤੋਂ ਬਚਨ ਕਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਹੱਥ ਪਕੜਾ ਦਿੱਤਾ ਵੀ ਇਹ ਤੁਹਾਡੇ ਹੁਣ ਮਾਲਕ ਹਨ ਸਾਰਿਆਂ ਦੇ। ਸਭ ਹਿਨ ਕੋ ਉਪਦੇਸ਼ ਦਿੜਾਇਓ। ਸਾਰਿਆਂ ਨੂੰ ਹੱਥ ਪਕੜਾ ਕਿਉਂ ਉਪਦੇਸ਼ ਪੱਕਿਆ ਕਰਾਇਆ ਹੈ। ਇਹ ਮੈਂ ਆਪਣੇ ਥਾਨ ਬਿਠਾਇਓ। ਇਹ ਸੁਪੁੱਤਰੋ, ਇਹ ਗੁਰਸਿੱਖੋ, ਇਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਅਸੀਂ ਆਪਣੇ ਅਸਥਾਨ ਤੇ ਭਾਵ ਗੁਰੂ ਨਾਨਕ ਦੇ ਤਖ਼ਤੇ ਬਿਠਾ ਦਿੱਤਾ ਹੈ। ਮੋਹ ਮਹਿ ਇਸ ਮਹਿ ਭੇਦ ਨਾ ਜਾਣੋ। ਮੇਰੇ ਵਿੱਚ ਇਹਨਾਂ ਵਿੱਚ ਕੋਈ ਹੁਣ ਤੁਸੀਂ ਫਰਕ ਨਹੀਂ ਜਾਣਨਾ ਹੈ, ਹੁਣ ਸਾਡਾ ਹੀ ਸਰੂਪ ਹੋ ਗਏ ਹਨ। ਜੋ ਜਾਣੈ ਲਹਿ ਖੇਦ ਮਹਾਨੋ। ਜਿਹੜਾ ਵੀ ਸਾਨੂੰ ਵੱਖਰਾ ਸਮਝੇਗਾ, ਇਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਵੱਖਰਾ ਸਮਝੇਗਾ, ਉਹ ਬੜਾ ਭਾਰੀ ਖੇਦ ਕੀ ਹੈ ਦੁੱਖ ਹੀ ਲਵੇਗਾ, ਦੁੱਖ ਪਾਵੇਗਾ। ਭੁਗਤ ਮੁਕਤ ਸਭ ਇਨਕੇ ਹੱਥ। ਇਹ ਜਿਹੜੇ ਗੁਰੂ ਅਮਰਦਾਸ ਸਾਹਿਬ, ਇਹਨਾਂ ਦੇ ਹੱਥ ਵਿੱਚ ਪਦਾਰਥ ਵੀ ਹੈ, ਸਭ ਤਰ੍ਹਾਂ ਦੀਆਂ ਮੁਕਤੀਆਂ ਵੀ ਹੈ। ਸਰੂਪ ਸੁਜਜ ਕੈਵਲਾਦਿਕ ਵੀ ਜੋ ਸੇਵਹਿ ਹੋਵਹਿ ਸੁਖ ਸਾਥ। ਜਿਹੜਾ ਵੀ ਗੁਰੂ ਅਮਰਦਾਸ ਸਾਹਿਬ ਦੀ ਸ਼ਰਧਾ ਨਾਲ ਸੇਵਾ ਕਰੇਗਾ, ਉਹ ਸੁਖਾਂ ਦੇ ਸਾਰ ਸੁਖਾਂ ਦੇ ਸੰਯੁਕਤ ਹੋ ਜਾਏਗਾ। ਸਰਨ ਪਰੈ ਸੋ ਜਗ ਤਰੈ। ਜਿਹੜਾ ਗੁਰੂ ਅਮਰਦਾਸ ਸਾਹਿਬ ਦੀ ਚਰਨ ਸ਼ਰਨ ਪੈ ਜਾਏਗਾ, ਉਹ ਸੰਸਾਰ ਤੋਂ ਸਹਿਜੇ ਤਰ ਜਾਏਗਾ। ਹੋਵੇ ਦੁਖੀ ਦਰੋਹ ਉਰ ਧਰੈ। ਜਿਹੜਾ ਇਹਨਾਂ ਨਾਲ ਕਹਿੰਦੇ ਕੋਈ ਦਰੋਹ ਕਰੇਗਾ, ਛਲ ਕਪਟ ਕਰੇਗਾ, ਦਰੋਹ ਬੈਰ ਭਾਵ ਕਰੇਗਾ, ਉਹ ਸੰਸਾਰ ਵਿੱਚ ਫਿਰ ਬਹੁਤਾ ਦੁਖੀ ਹੋਏਗਾ, ਔਖਾ ਹੋਵੇਗਾ। ਈਰਖਾ ਕਰੈ ਸਰ ਨਹਿਕਾਰ। ਇਹਨਾਂ ਨਾਲ ਕੋਈ ਈਰਖਾ ਦੁਵੇਸ਼ ਕਰੇਗਾ, ਉਹਦਾ ਕੋਈ ਵੀ ਕੰਮ ਪੂਰਾ ਨਹੀਂ ਸਰੇਗਾ, ਕੋਈ ਕੰਮ ਨਹੀਂ ਪੂਰਾ ਹੋਏਗਾ, ਸਿਰੇ ਨਹੀਂ ਚੜੇਗਾ। ਉਲਟੋ ਆਪਣੋ ਦੇਹ ਲੇਹ ਵਿਗਾਰ। ਸਗੋਂ ਉਲਟਾ ਆਪਣਾ ਆਪ ਦਾ ਜਿਹੜਾ ਮਹਾਨ ਕਾਰਜ ਉਹ ਵਿਗਾੜ ਜ਼ਰੂਰ ਲਵੇਗਾ, ਜਿਹੜਾ ਇਹਨਾਂ ਦੇ ਨਾਲ ਛਲ ਫਰੇਬ ਜਾਂ ਬੈਰ ਕਰੇਗਾ। ਇਮ ਕਹਿ ਲੀਨ ਹਕਾਰ ਜੁਲਾਹੇ। ਇਸ ਤਰ੍ਹਾਂ ਗੁਰੂ ਆਪਣੇ ਸਪੁੱਤਰਾਂ ਨੂੰ, ਗੁਰਸਿੱਖਾਂ ਨੂੰ ਕਹਿ ਕੇ ਫਿਰ ਜਿਸ ਜਿਹੜਾ ਜੁਲਾਹਾ ਸੀ, ਜਿਸਦੇ ਉਹ ਕਿਲੇ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਚਰਨ ਲੱਗ ਪਿਆ ਸੀ, ਡਿੱਗ ਪਏ ਸਨ, ਉਹ ਜੁਲਾਹੇ ਨੂੰ ਸੱਦ ਲਿਆ ਹੈ। ਤਤ ਛਿਨ ਆਏ ਸਤਿਗੁਰ ਪਾਹੇ। ਕਿਉਂਕਿ ਘਰ ਨੇੜੇ ਹੀ ਸੀ, ਜਿਸ ਕਰਕੇ ਝਟ ਪਟ ਹੀ ਸਤਿਗੁਰੂ ਦੇ ਪਾਸ ਆ ਗਏ ਹਨ। ਤਿੰਨ ਸੌ ਕਹਿਓ ਤਜਹੋ ਇਹ ਗ੍ਰਾਮ। ਨਾਨਕ ਨੂੰ ਪਰਿਵਾਰ ਨੂੰ ਕਹਿ ਦਿੱਤਾ ਹੈ ਵੀ ਤੁਸੀਂ ਇਹ ਜਿਹੜਾ ਪਿੰਡ ਹੈ ਜਾਂ ਇਹ ਘਰ ਹੁਣ ਛੱਡ ਜਾਓ। ਅਪਰ ਥਾਨ ਕੀਨਸ ਨਿਜ ਧਾਮ। ਕਿਸੇ ਹੋਰ ਥਾਂ ਜਾ ਕੇ ਆਪਣਾ ਜਿਹੜਾ ਘਰ ਹੈ ਤੁਸੀਂ ਕਹਿੰਦੇ ਕੀਜਾ ਨਿਜ ਧਾਮ, ਕੀਨਸ ਨਹੀਂ ਹੈ, ਕੀਜਾ ਨਿਜ ਤਾਂ ਆਪਣਾ ਘਰ ਬਣਾ ਲਈਏ। ਕੀਲਾ ਅਮਰ ਚਰਨ ਲੱਗ ਗਿਰਿਓ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦਾ ਚਰਨ ਲੱਗ ਕੇ ਕਿਲੇ ਨਾਲ ਇਹ ਡਿੱਗ ਪਏ ਸਨ। ਸੋ ਤਰ ਹੋਏ ਭਇਓ ਅਬ ਹਰਿਓ। ਇਹ ਕਹਿੰਦੇ ਹੁਣ ਬਿਰਸ਼ ਰੂਪ ਹੋ ਗਿਆ ਹੈ, ਹਰਾ ਭਰਾ ਹੋ ਰਿਹਾ ਹੈ। ਇਸਕੇ ਡਿੱਗ ਸਸਕਾਰ ਹਮਾਰੋ। ਉਸ ਜਿਹੜਾ ਬਿਰਸ਼ ਨਾ ਇਹ ਕਰੀਰ ਦਾ, ਉਹਦੇ ਕੋਲ ਜੇ ਸਾਡਾ ਸੰਸਕਾਰ ਹੋਣਾ ਹੋਵੇਗਾ। ਮੰਦਰ ਸੁੰਦਰ ਬਨ ਹੈ ਉਦਾਰੋ। ਇਸ ਤਰ੍ਹਾਂ ਸੰਸਕਾਰ ਤੋਂ ਬਾਅਦ ਉਸ ਸਥਾਨ ਤੇ ਸੋਹਣਾ ਕਹਿੰਦੇ ਹਰਿਮੰਦਰ ਮੰਦਰ ਬਣ ਜਾਏਗਾ, ਗੁਰਦੁਆਰਾ ਬਣ ਜਾਏਗਾ। ਨਹੀਂ ਵਿਦਾਰ ਸਕੈ ਤਿਸ ਕੋ। ਆਹੋ ਜਿਹੜਾ ਸਾਡੀ ਯਾਦ ਵਿੱਚ ਮੰਦਰ ਬਣੇਗਾ, ਉਹਨੂੰ ਕੋਈ ਢਾਹ ਨਹੀਂ ਸਕੇਗਾ। ਜਿਵੇਂ ਉਹ ਪੱਟੀ ਦੇ ਵਿੱਚ ਜਦੋਂ ਮੁਸਲਮਾਨ ਦੇ ਇਸਤਰੀਆਂ ਨੂੰ, ਗੁਰਸਿੱਖਿਆਂ ਨੂੰ ਪਕੜ ਕੇ ਖਡੂਰ ਸਾਹਿਬ ਵੱਲ ਨੂੰ ਆ ਰਹੇ ਸਨ, ਦੁਸ਼ਟਾਂ ਦੇ ਮਨ ਦੇ ਵਿੱਚ ਖਿਆਲ ਸੀ ਵੀ ਗੁਰੂ ਅੰਗਦ ਸਾਹਿਬ ਜੀ ਦਾ ਮੰਦਰ ਢਾਹ ਕੇ ਫਿਰ ਹੀ ਅੱਗੇ ਜਾਣਾ ਹੈ, ਪਰ ਗੁਰੂ ਅੰਗਦ ਸਾਹਿਬ ਜੀ ਦੇ ਵਚਨ ਸੀ ਵੀ ਇਹਨੂੰ ਕੋਈ ਢਾਹ ਨਹੀਂ ਸਕੇਗਾ। ਜਦੋਂ ਨੇੜੇ ਜੇ ਗਏ ਸੀ ਖਡੂਰ ਦੇ, ਸਾਰੇ ਮੁਸਲੇ ਅੰਨੇ ਹੋ ਗਏ ਸਨ, ਕਿਸੇ ਨੂੰ ਦਿਸ ਨਹੀਂ ਰਿਹਾ ਸੀ। ਫਿਰ ਇੰਨਾ ਡਰ ਪੈ ਖਾਧਾ ਹੈ, ਕੋਈ ਮੁੜ ਕੇ ਪਿੰਡੋ ਹੀ ਬਣਨੋ ਹਟ ਗਿਆ ਸੀ। ਇਸ ਤਰ੍ਹਾਂ ਵੀ ਜਿਹੜੇ ਨੇੜੇ ਤੇੜੇ ਜਿਨ੍ਹਾਂ ਨੇ ਐਸਾ ਕੁਛ ਕਰਿਆ ਕਰਾਇਆ ਸੀ, ਇੱਕ ਵਾਰੀ ਕਹਿੰਦੇ ਉਹ ਕੋਈ ਇੱਧਰ ਖਡੂਰ ਸਾਹਿਬ ਵਿੱਚ ਆਏ ਹਨ ਕਿਸੇ ਨੂੰ ਮਿਲਣ ਮੁੜਨ ਵਾਸਤੇ ਡਰਦੇ ਡੁਰਦੇ ਜੇ ਅਤੇ ਇੰਨੇ ਡਰੇ ਕਹਿੰਦੇ ਵੀ ਮਹਾਰਾਜ ਦਾ ਬਚਨ ਹੈ ਵੀ ਜਿਹੜਾ ਇੱਥੋਂ ਦਾ ਪਾਣੀ ਵੀ ਆ ਕੇ ਪੀਊ ਨਾ ਮਾੜਾ ਛਿਤਨੀ ਕਰਕੇ ਉਹ ਵੀ ਮਰ ਜਾਊਗਾ ਅਤੇ ਡਰਦੇ ਨੇ ਪਾਣੀ ਵੀ ਬਾਹਰਲੇ ਪਿੰਡ ਤੋਂ ਬਣਾ ਕੇ ਪੀਤਾ ਸੀ ਕਿਤੇ ਇੱਥੇ ਨਾ ਭੋਗ ਪੈ ਜਾਏ। ਇਸ ਤਰ੍ਹਾਂ ਇਹ ਖਡੂਰ ਸਾਹਿਬ ਦੇ ਵਿੱਚ ਜੋ ਗੁਰੂ ਅੰਗਦ ਸਾਹਿਬ ਜੀ ਦਾ ਇਹ ਮਹਾਨ ਮੰਦਿਰ ਬਣਿਆ ਇਹਨੂੰ ਬਚਨ ਹੋਏ ਹੈ ਇਹ ਜਿਹੜਾ ਇਹਨੂੰ ਢਵੇਗਾ ਨਾ ਹੋ ਜਾਏ ਮਰ ਮੁੱਕ ਜਾਏਗਾ। ਇਸ ਕਰਕੇ ਅਸਥਾਨ ਸਭਾਏ ਮਾਨ ਕਾਇਮ ਹੈ ਰਹਿ ਚਿਰ ਕਾਲ ਥਿਰਹਿ ਤਰਸੋ। ਇਸ ਤਰ੍ਹਾਂ ਇਹ ਮੰਦਿਰ ਵੀ ਅਤੇ ਜਿਹੜਾ ਇਹ ਬਿਰਸ਼ ਹੈ ਕਹਿੰਦੇ ਬਹੁਤ ਸਮੇਂ ਤੱਕ ਟਿਕਿਆ ਰਹੇਗਾ। ਅੱਜ ਕੱਲ੍ਹ ਇਹ ਬਿਰਸ਼ ਹੁਣ ਕਰੀਰ ਦਾ ਸੁੱਕ ਗਿਆ ਹੋਇਆ ਐਵੇਂ ਨਿਸ਼ਾਨੀ ਜੀ ਵਜੋਂ ਉੱਥੇ ਉਹ ਥੋੜ੍ਹਾ ਬਹੁਤਾ ਉਹਦਾ ਹਿੱਸਾ ਜਿਹਾ ਪਿਆ ਹੋਇਆ ਹੈ। ਜਦੋਂ ਨਨਕਾਣਾ ਸਾਹਿਬ ਦਾ ਮੋਰਚਾ ਲੱਗਿਆ ਜੇਤੋ ਦਾ ਮੋਰਚਾ ਲੱਗਿਆ ਹੈ ਜਿਹੜੇ ਕੋਈ ਉਸ ਵੇਲੇ ਸਿੰਘ ਖਾਲਸੇ ਸਨ ਉਹਨਾਂ ਨੇ ਦਰਸ਼ਨ ਕੀਤੇ ਸਨ ਵੀ ਉਸ ਵੇਲੇ ਉਹ ਜਿਹੜਾ ਵਿਰਸ਼ ਉਹਦੇ ਵਿੱਚ ਖੂਨ ਵਗ ਰਿਹਾ ਸੀ। ਇਸੇ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਜੋ ਗੁਰੂ ਕੀ ਬੇਰ ਸਾਹਿਬ ਅਸਥਾਨ ਹੈ ਇਹਦੇ ਵਿੱਚੋਂ ਵੀ ਖੂਨ ਵਗ ਰਿਹਾ ਸੀ। ਇਹ ਸਿੰਘਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸਾ ਕਰਕੇ ਉੱਪਰ ਪੱਟਾ ਜਿਹਾ ਬੰਨ੍ਹ ਦਿੱਤਾ ਸੀ। ਇੱਥੇ ਵੀ ਉੱਥੇ ਵੀ ਫਿਰ ਇਹਦੇ ਵਿੱਚੋਂ ਗੱਲ ਖੂਨ ਸਿਮਣਾ ਬੰਦ ਹੋਇਆ ਸੀ। ਜਾਣੀ ਇਹ ਗੁਰੂ ਕੀਆਂ ਪ੍ਰਤੱਖ ਨਿਸ਼ਾਨੀਆਂ ਹੈ। ਕਈ ਕਹਿੰਦੇ ਇਹ ਬਿਰਸ਼ਾਂ ਨੂੰ ਕਿਉਂ ਮੱਥੇ ਟੇਕੀ ਜਾਂਦੇ ਝੰਡੇ ਨੂੰ ਕਿਉਂ ਮੱਥਾ ਟੇਕਦੇ ਹੋ। ਨਾਏ ਤਾਂ ਧਨ ਸੁ ਕਾਗਦ ਕਲਮ ਧਨ ਧਨ ਪਾਂਡਾ ਧਨ ਮਸ ਹੈ। ਜਿਵੇਂ ਕਲਮ ਵੀ ਧਨ ਹੈ ਅਤੇ ਉਹ ਸ਼ਾਹੀ ਵੀ ਧਨ ਹੈ। ਜੇ ਸ਼ਾਹੀ ਭਾਂਡੇ ਵਿੱਚ ਰੱਖੀ ਉਹ ਵੀ ਧਨਤਾ ਜੋ ਇਸੇ ਤਰ੍ਹਾਂ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ। ਜਿਸ ਬਿਰਸ਼ੇਠ ਗੁਰੂ ਮਹਾਰਾਜ ਬੈਠ ਜਾਂਦੇ ਉਹ ਵੀ ਸੋਭਨੀ ਅਤੇ ਜਿਸ ਬਿਰਸ਼ ਦੇ ਹੇਠਾਂ ਜਿਸ ਥਾਂ 'ਤੇ ਬੈਠ ਜਾਂਦੇ ਉਹ ਥਾਂ ਵੀ ਸੋਭਨੀ। ਨਾਨਕ ਮੱਥੇ ਮਹਾਰਾਜ ਬੈਠੇ ਹੋ ਉਸੇ ਤਰ੍ਹਾਂ ਸੁਭਾਏ ਮਾਨ ਹੈ। ਰੀਠਾ ਸਾਹਿਬ ਆਪ ਜੀ ਬੈਠੇ ਹੋ ਉਵੇਂ ਸੁਭਾਏ ਮਾਨ ਬਿਰਸ਼ਿਆ ਸਤਿਕਾਰ ਯੋਗ ਹੈ ਵੀ ਨਿਸ਼ਾਨੀ ਹੈ ਗੁਰੂ ਕੀ ਵੀ ਇਹਦੇ ਹੇਠਾਂ ਆ ਕੇ ਮਹਾਰਾਜ ਬੈਠੇ ਸਨ। ਅਤੇ ਜਿਸੇ ਵੀ ਕੋਈ ਆ ਕੇ ਐਡੇ ਮਹਾਨ ਸਤਿਗੁਰੂ ਪਰਮੇਸ਼ੁਰ ਨੂੰ ਬੈਠ ਜਾਣ ਹੁਣ ਕੋਈ ਬਿਰਸ਼ ਵਰਗਾ ਬਿਰਸ਼ ਥੋੜ੍ਹੋ ਰਹਿ ਗਿਆ ਉਹ ਵੀ ਸਾਡੇ ਤਾਂ ਸਤਿਕਾਰ ਯੋਗ ਹੈ ਪੂਜਣ ਯੋਗ ਹੀ ਹੈ ਵੀ ਧੰਨ ਹੈ ਬਿਰਸ਼ ਹੈ ਜਿਹਦੇ ਹੇਠਾਂ ਮਹਾਰਾਜ ਆ ਕੇ ਬੈਠ ਗਏ। ਇਸ ਕਰਕੇ ਕਈ ਕਹਿੰਦੇ ਨਹੀਂ ਜੀ ਗੁਰੂ ਤੋਂ ਬਗੈਰ ਨਹੀਂ ਹੋਰ ਨੂੰ ਕਿਸੇ ਨੇ ਪੂਜਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ। ਨਿਸ਼ਾਨ ਸਾਹਿਬ ਨੂੰ ਹੋਰ ਜਿਹੜਾ ਕੋਈ ਇਹ ਬਿਰਸ਼ ਬੁਰਸ਼ ਹੈ ਇਹਨੂੰ ਟਿਕ ਮੱਥਾ ਟੇਕਣਾ ਮਨ ਮਤ ਹੈ। ਠੀਕ ਹੈ ਗੁਰੂ ਰੂਪ ਜਾਣ ਕੇ ਟਿਕ ਟੇਕਣਾ ਮੱਥਾ ਮਨ ਮਤ ਹੈ। ਗੁਰੂ ਕਾ ਸਥਾਨ ਗੁਰੂ ਕੀ ਨਿਸ਼ਾਨੀ ਜਾਣ ਕੇ ਤਾਂ ਸ਼ਰਧਾ ਨਾਲ ਅਸੀਂ ਸ਼ੀਸ ਨਵਾਈ ਸਕਦੇ ਹਾਂ। ਤਾਂ ਜਿਹੜੇ ਜਿਹਨਾਂ ਨੂੰ ਗੁਰੂ ਕੇ ਹੱਥ ਲੱਗੇ ਹੈ ਛੋਏ ਹੈ ਜਿੱਥੇ ਮਹਾਰਾਜ ਨੇ ਉਹ ਆਸਣ ਲਾ ਕੇ ਬੈਠੇ ਹੈ ਉਹ ਧੰਤਾ ਯੋਗ ਹੈ ਸਤਿਕਾਰ ਯੋਗ ਹੈ। ਜਿਵੇਂ ਹੁਣ ਗੁਰਬਾਣੀ ਦੇ ਅੱਖਰ ਹੈ ਭਾਵੇਂ ਹੋਰ ਵੀ ਕਿਤਾਬਾਂ ਵਿੱਚ ਅੱਖਰ ਲਿਖੇ ਪਏ ਹੈ ਪਰ ਜਿਹਦੇ ਵਿੱਚ ਅੱਖਰਾਂ ਵਿੱਚ ਗੁਰਬਾਣੀ ਆ ਗਈ ਉਹ ਅੱਖਰ ਵੀ ਪੂਜਣ ਯੋਗ ਹੈ ਸਤਿਕਾਰ ਯੋਗ ਹੈ। ਕੋਈ ਕਹਿੰਦੇ ਵੀ ਇਹ ਤਾਂ ਅੱਖਰਾਂ ਨੂੰ ਮੱਥਾ ਟੇਕਦੇ ਹੈ ਜਾਂ ਕਹਿੰਦੇ ਕਾਗਜ਼ਾਂ ਨੂੰ ਮੱਥਾ ਟੇਕਦੇ ਹੈ। ਇਹਨਾਂ ਅੱਖਰਾਂ ਰਾਹੀਂ ਵਾਹਿਗੁਰੂ ਦਾ ਗੁਰੂ ਗੁਰੂ ਨਾਨਕ ਸਾਹਿਬ ਦਾ ਜਿੰਨਾ ਗਿਆਨ ਧਨ ਉਹ ਆਇਆ ਹੈ ਅਤੇ ਜਿੰਨਾ ਅੱਖਰਾਂ ਵਿੱਚ ਗਿਆਨ ਧਨ ਆਇਆ ਹੈ ਉਹ ਫਿਰ ਪੂਜਣ ਯੋਗ ਹੈ ਸਤਿਕਾਰ ਯੋਗ ਹੈ। ਜਿਹਨਾਂ ਰਾਹੀਂ ਗੁਰੂ ਕਾ ਗਿਆਨ ਸਾਨੂੰ ਹਾਸਲ ਹੁੰਦਾ ਹੈ ਅਤੇ ਜਿਸ ਉੱਪਰ ਇਹ ਅੱਖਰਾਂ ਰਾਹੀਂ ਗੁਰੂ ਕਾ ਗਿਆਨ ਧਿਆਨ ਲਿਖਿਆ ਗਿਆ ਉਹ ਕਾਗਜ਼ ਵੀ ਧਨ ਸੋ ਕਾਗਜ਼ ਕਲਮ ਧਨ ਹੈ ਉਹ ਵੀ ਧੰਤਾ ਯੋਗ ਸਤਿਕਾਰ ਯੋਗ ਹੈ। ਇਸ ਕਰਕੇ ਪੂਜਦੇ ਤਾਂ ਅਸੀਂ ਗੁਰੂ ਗੁਰਬਾਣੀ ਨੂੰ ਗਿਆਨ ਧਿਆਨ ਨਹੀਂ ਹੈ ਸਹਿਜੇ ਉਹਨੂੰ ਵੀ ਨਮਸਕਾਰ ਹੁੰਦੀ ਹੈ ਪਰ ਗੁਰੂ ਰੂਪ ਜਾਣ ਕੇ ਨਹੀਂ। ਅਦੋ ਸਤਿਕਾਰ ਅਸੀਂ ਰੁਮਾਲਿਆਂ ਦਾ ਵੀ ਕਰਦੇ ਹਾਂ ਗੁਰੂ ਕੇ ਚੌਰ ਦਾ ਵੀ ਕਰਦੇ ਹਾਂ ਕਿਉਂਕਿ ਗੁਰੂ ਕਾ ਇਹ ਚੌਰ ਹੈ ਇਹਨੂੰ ਅਸੀਂ ਜੂਠੇ ਮੁੱਠੇ ਹੱਥ ਨਹੀਂ ਲਾ ਸਕਦੇ। ਜਿਹੜੇ ਗੁਰੂ ਮਹਾਰਾਜ ਦੇ ਉੱਪਰ ਰੁਮਾਲੇ ਪਾਏ ਉਹਨੂੰ ਅਸੀਂ ਆਪਣੇ ਉੱਪਰ ਨਹੀਂ ਪਹਿਨ ਸਕਦੇ ਹਾਂ ਕਿਉਂਕਿ ਗੁਰੂ ਕੇ ਰੁਮਾਲੇ ਹੈ, ਇਹਦੇ ਨਾਲ ਅਸੀਂ ਪੈਰ ਪੂਰ ਨਹੀਂ ਛੁਆ ਸਕਦੇ। ਬਾਕੀ ਆਪਣਾ ਅਸੀਂ ਜਿਵੇਂ ਮਰਜ਼ੀ ਖਰੀਦ ਕਰਾਈ ਜਾਈਏ। ਇਸ ਕਰਕੇ ਕਈ ਲੋਕ ਅੱਜ ਕੱਲ੍ਹ ਦੇ ਕਹਿੰਦੇ ਨਹੀਂ ਜੀ, ਇਹਨਾਂ ਨੂੰ ਕੀ ਲੱਥਾ ਟੇਕਣ ਦੀ ਲੋੜ ਹੈ, ਇਹ ਠੀਕ ਹੈ ਗੁਰੂ ਰੂਪ ਨਹੀਂ, ਗੁਰੂ ਕੇ ਹੈ, ਜਿਹਨਾਂ 'ਤੇ ਗੁਰੂ ਮਹਾਰਾਜ ਸੁਭਾਏ ਮਾਨ ਹੋਏ ਆਸਣ ਲਾਏ ਹੈ, ਸਾਡੇ ਲਈ ਤਾਂ ਇਹ ਪੂਜਣ ਯੋਗ ਸਤਿਕਾਰ ਯੋਗ ਹੀ ਹਨ। ਦਰਬ ਬਰਿੰਦ ਤਬ ਦਿਓ ਗੋਵਿੰਦ ਹੈ, ਇਸ ਤਰ੍ਹਾਂ ਕਹਿੰਦੇ ਗੁਵਲਾਹੇ ਨੂੰ। ਫਿਰ ਬਹੁਤ ਹੀ ਜਿਹੜਾ ਧਨ ਹੈ ਆਪ ਜੀ ਨੇ ਦੇ ਦਿੱਤਾ, ਖੁੱਲਾ ਗੁਫਾ ਬਖਸ਼ ਦਿੱਤਾ ਹੈ। ਕਰਹੋ ਅਪਰ ਥਲ ਸਦਨ ਬਿਲੰਦ ਹੈ, ਮਹਾਰਾਜ ਕਹਿੰਦੇ ਇਸ ਸਥਾਨ ਤੋਂ ਨਵੀਂ ਤੋਂ ਹੋਰ ਥਾਂ ਜਾ ਕੇ ਬਹੁਤ ਵੱਡਾ ਜਿਹੜਾ ਮਕਾਨ ਬਹਲ ਬਣਾ ਲੈ। ਜੇਕਰ ਇਹਾਂ ਬਸ ਕਬ ਆਏ, ਮਹਾਰਾਜ ਨੇ ਬਚਨ ਕੀਤਾ ਵੀ ਜੇ ਕਿਤੇ ਲੋਭ ਲਾਲਚ ਕਰਕੇ ਤੂੰ ਇੱਥੇ ਆ ਕੇ ਬਸੇਗਾ ਜਲਾਇਆ, ਨਾ ਹਿੰਨ ਬਚੋ ਸਗਰੇ ਮਰ ਜਾਏ, ਫਿਰ ਤੁਸੀਂ ਕੋਈ ਬਚੋਗੇ ਨਹੀਂ, ਸਾਰੇ ਮਰ ਜਾਓਗੇ। ਜਿਸ ਕਰਕੇ ਉਹਨਾਂ ਦੀ ਅੰਸ ਵੰਸ ਦੇ ਆ ਕੇ ਇੱਥੇ ਪਾਣੀ ਵੀ ਨਹੀਂ ਪੀਂਦੇ, ਨਗਰ ਵੀ ਡਰਦੇ ਆ ਵੀ ਮਰ ਨਾ ਜਾਈਏ। ਸੋ ਇਸ ਇਹ ਥਾਨ ਹਮਾਰਾ ਭਇਓ, ਇਸ ਕਰਕੇ ਵੀ ਉਹ ਜਿਹੜਾ ਇਹ ਤੁਹਾਡਾ ਸਥਾਨ ਸੀ ਜਲਾਇਆਂ ਦਾ, ਜੇ ਵੀ ਮੁੱਲ ਦੇਣ ਕਰਕੇ ਹੁਣ ਸਾਡਾ ਇਹ ਸਦਾ ਲਈ ਹੋ ਗਿਆ ਹੈ। ਤਿਸ ਕੋ ਮੋਲ ਤੁਮੈ ਦੇ ਦਿਓ, ਤੁਹਾਨੂੰ ਅਸੀਂ ਇਸ ਸਥਾਨ ਦਾ ਖੁੱਲਾ ਡੁੱਲਾ ਮੁੱਲ ਦੇ ਦਿੱਤਾ, ਕੀਮਤ ਅਦਾ ਕਰ ਦਿੱਤੀ ਹੈ। ਸੁਣ ਗੋਵਿੰਦ ਧਰ ਤ੍ਰਾਸ ਬਿਲੰਦ, ਸਵੇਰੇ ਗੁਰੂ ਅੰਗਦ ਸਾਹਿਬ ਜੀ ਦਾ ਬਚਨ ਸੁਣ ਕੇ ਜਲਾਹੇ ਨੇ ਬੜਾ ਡਰ ਧਾਰਿਆ ਹੈ। ਲਿਓ ਦਰਬ ਜੋ ਦੀਸਹ ਬ੍ਰਿੰਦ, ਜੋ ਗੁਰੂ ਮਹਾਰਾਜ ਨੇ ਬਹੁਤਾ ਧਨ ਸੀ ਉਹ ਇਹਨੂੰ ਦੇ ਦਿੱਤਾ, ਇਹਨੇ ਲੈ ਲਿਆ ਹੈ। ਹੁਣ ਸ੍ਰੀ ਅਮਰ ਸਿੱਖ ਸਮੁਦਾਏ, ਪੁਨਾ ਗੁਰੂ ਅਮਰਦੇਵ ਮਹਾਰਾਜ ਜੀ ਸਮੂਹ ਸਿੱਖ ਸੇਵਕਾਂ ਦੇ ਸਹਿਤ, ਧਨ ਸਿਸ ਕਾਰਨ ਕੋ ਸਮਝਾਏ, ਸਾਰਿਆਂ ਨੂੰ ਇਕੱਠਿਆਂ ਕਰਕੇ ਜਿਵੇਂ ਸਰੀਰ ਦਾ ਸੰਸਕਾਰ ਕਰਨਾ ਉਹ ਸਾਰਾ ਸਮਝਾਇਆ ਬਜਾਇਆ ਹੈ। ਜਹ ਕਰੀਰ ਹੋਵੇ ਤਰ ਹਰੋ, ਕਹਿੰਦੇ ਆ ਜਿੱਥੇ ਕਰੀਰ ਦਾ ਬਿਰਸ਼ ਬਿਰਸ਼ ਹਰਾ ਹੋ ਰਿਹਾ ਹੈ, ਤਿਸਕੇ ਨਿਕਟ ਥਾਨ ਮਮ ਕਰੋ, ਕਹਿੰਦੇ ਨੇੜੇ ਸਾਡਾ ਜਿਹੜਾ ਸੰਸਕਾਰ ਅਸਥਾਨ ਹੈ ਤੁਸੀਂ ਬਣਾਉਣਾ ਹੈ। ਮੁਖ ਪ੍ਰਸੰਨ ਇਮ ਕਹਿ ਸਭ ਕਾ, ਨੇੜੇ ਸਾਡਾ ਇਹ ਕਿਰਿਆ ਚਿਖਾ ਬਣਾ ਕੇ ਸੰਸਕਾਰ ਕਰਨਾ ਹੈ, ਉਹ ਮੁਖੋਂ ਪ੍ਰਸੰਨ ਹੋਇਆ ਹੋਇਆ ਸਾਰਾ ਕੁਛ ਕਿਹਾ ਹੈ। ਖਿਰਿਓ ਕਮਲ ਜਨ ਜਲ ਕੇ ਮਾਹੋ, ਜਿਵੇਂ ਜਲ ਦੇ ਵਿੱਚ ਸੋਹਣਾ ਕਮਲ ਦਾ ਫੁੱਲ ਖਿੜਿਆ ਹੁੰਦਾ, ਚਿਹਰਾ ਮੁੱਖ ਖਿੜਿਆ ਹੋਇਆ ਹੈ, ਬਚਨ ਕਹਿੰਦੇ ਆ ਅਤਿਸ਼ਹ ਸੁੰਦਰ ਤਾ ਛਬ ਬਾਡੀ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਮੁਖ ਦੀ ਚਿਹਰੇ ਦੀ ਬੜੀ ਜਿਹੜੀ ਸੁੰਦਰਤਾ ਛਵੀ ਹੈ, ਸੋਭਾ ਵਧ ਗਈ ਹੈ। ਲਾਲੀ ਅਰਣੋ ਦਿਆ ਸਮ ਗਾਡੀ, ਕਹਿੰਦੇ ਚੜ੍ਹਦੇ ਸੂਰ ਦੀ ਬੜੀ ਭਾਰੀ ਤਕੜੀ ਲਾਲੀ ਹੁੰਦੀ ਹੈ, ਚਿਹਰੇ ਦੀ ਲਾਲੀ ਹੈ, ਚਮਕ ਦਮਕ ਹੋ ਰਹੀ। ਕਮਲ ਪੱਤਰ ਸਮ ਵਿਕਸੇ ਲੋਚਨ, ਕਮਲ ਦੇ ਪੱਤਰੇ ਬੜੇ ਬੜੇ ਹੁੰਦੇ, ਇਸ ਤਰ੍ਹਾਂ ਕਮਲ ਦੇ ਪੱਤਰਿਆਂ ਵਾਂਗ ਮਹਾਰਾਜ ਦੇ ਨੇਤਰ ਖਿੜੇ ਹੋਏ ਖੁੱਲੇ ਹੋਏ ਹਨ। ਦੇਖਤ ਸਭ ਦਿਸ ਸੋਚ ਵਿਮੋਚਨ, ਜਿੱਧਰ ਵੀ ਤਰਸਦੇ ਹੈ ਸਭ ਤਰਸੀ ਸੋਚਾਂ ਵਾਂ ਚਿੰਤਾ ਕੱਟੀ ਜਾ ਰਹੇ। ਮੁਸਕਾਵਤ ਬੋਲਤ ਮਨ ਭਾਵਤ, ਮਨ ਭਾਉਂਦਾ ਬੋਲਦੇ ਹੋਏ ਥੋੜਾ ਥੋੜਾ ਮੁਸਕਰਾ ਰਹੇ ਹੱਸ ਰਹੇ। ਸਿੱਖ ਸਭ ਪਿਰ ਕਰ ਬਲ ਬਲ ਜਾਵਤ, ਜਿੰਨੇ ਗੁਰੂ ਕੇ ਸਿੱਖ ਸੇਵਕ ਗੁਰੂ ਅੰਗਦ ਸਾਹਿਬ ਜੀ ਨੂੰ ਤੱਕਦਾ ਕੇ ਸਭ ਬਲਹਾਰ ਕੁਰਬਾਨ ਸਦਕੇ ਜਾ ਰਹੇ ਹਨ। ਗੁਰੂ ਅੰਗਦ ਸਾਹਿਬ ਜੀ ਆਪਣੇ ਸਵੈ ਆਨੰਦ ਵਿੱਚ ਬੜੇ ਭਾਰੀ ਮਗਨ ਮਸਤਾਨ, ਧਾਰਨ ਤਿਆਗਨ ਦੇਹ ਸੁਛੰਦੇ, ਸਰੀਰ ਨੂੰ ਕਹਿੰਦੇ ਧਾਰ ਲੈਣਾ ਉਤਪਤ ਕਰ ਲੈਣਾ ਜਾਂ ਛੱਡ ਜਾਣਾ, ਇਸ ਤੋਂ ਦੋਵੇਂ ਸੁਤੰਤਰ ਹੈ, ਮੌਜ ਦੇ ਮਾਲਕ ਹੈ, ਜਦੋਂ ਚਾਹੁਣ ਸਰੀਰ ਨੂੰ ਧਾਰ ਲੈਣ ਜਦੋਂ ਚਰਨ ਸਰੀਰ ਨੂੰ ਸਮਾਪਤ ਕਰ ਲੈਣ, ਕਿਰਪਾ ਦ੍ਰਿਸ਼ਟ ਸੋ ਸਭ ਦਿਸ਼ ਦੇਖਾ, ਜੋਤੀ ਜੋ ਸਮਾਨ ਤੋਂ ਪਹਿਲਾਂ ਸਾਰਿਆਂ ਦੀ ਤਰਫ ਕਿਰਪਾ ਦੀ ਨਿਗਾਹ ਨਾਲ ਆਪ ਜੀ ਨੇ ਵੇਖਿਆ, ਦੀਨ ਸੁਦਰਸ਼ਨ ਆਨੰਦ ਵਿਸੇਖਾ, ਸਾਰਿਆਂ ਨੂੰ ਕਹਿੰਦੇ ਬੜਾ ਭਾਰੀ ਦਰਸ਼ਨ ਦੇ ਕੇ ਆਨੰਦ ਬਖਸ਼ਿਆ ਹੈ, ਉਹਨ ਸਭ ਕੇ ਦੇਖ ਤਤਕਾਲ, ਸਾਰਿਆਂ ਦੇ ਦੇਖਦਿਆਂ ਦੇਖਦਿਆਂ ਬੜੀ ਛੇਤੀ ਪੌੜ ਗਏ ਸ੍ਰੀ ਗੁਰੂ ਕਿਰਪਾਲ, ਦਿਆਲੂ ਕਿਰਪਾਲੂ ਸਤਿਗੁਰੂ ਅੰਗਦ ਸਾਹਿਬ ਜੀ ਉਹ ਧਰਤੀ ਉੱਪਰ ਲੇਟ ਗਏ ਹਨ, ਉੱਪਰ ਬਿਸਤ ਬਸਤਰ ਕੋ ਲੀਨਾ, ਧਰਤੀ ਉੱਪਰ ਲੇਟ ਕੇ ਉੱਪਰ ਕਹਿੰਦੇ ਚਿੱਟੇ ਰੰਗ ਦਾ ਬਸਤਰ ਚਾਦਰਾ ਜਾ ਲੈ ਲਿਆ ਹੈ, ਪਰਮ ਥਾਨ ਧਾਮ ਪ੍ਰਸਥਾਨੋ ਕੀਨਾ, ਸਭ ਤੋਂ ਮਹਾਨ ਵੱਡਾ ਘਰ ਹੈ ਸੱਚਖੰਡ, ਉਸ ਵੱਲ ਨੂੰ ਆਪ ਜੀ ਨੇ ਚਾਲਾ ਮਾਰ ਦੇਣਾ ਕੀਤਾ, ਤੇ ਛਿਨ ਬਿਦ ਸ਼ੰਕਰ ਚੱਲ ਆਏ, ਉਸ ਸਮੇਂ ਸੱਚਖੰਡ ਗਮਨ ਦੇ ਸਮੇਂ ਕਹਿੰਦੇ ਬ੍ਰਹਮਾ ਜੀ ਸ਼ਿਵ ਜੀ ਆਦਿਕ ਚੱਲ ਗਏ ਹਨ, ਸਾਧ ਸਾਧ ਮੁਖ ਬਾਕ ਅਲਾਏ, ਸਾਰ ਹੇ ਗੁਰੂ ਅੰਗਦ ਸਾਹਿਬ ਜੀ ਆਪ ਤਨ ਹੋ, ਆਪ ਜੀ ਤਨ ਹੋ ਬਚਨ ਕਹਿ ਰਹੇ, ਗੁਰ ਆਸ਼ੇ ਕੋ ਦ੍ਰਿੜ ਵੱਡ ਕਰਿਓ, ਹੇ ਗੁਰੂ ਅੰਗਦ ਸਾਹਿਬ ਜੀ ਆਪ ਜੀ ਨੇ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦਾ ਆਸਾ ਸੀ ਸਾਰ ਸਿਧਾਂਤ ਸੀ ਉਹਨੂੰ ਪੱਕਾ ਦ੍ਰਿੜ ਹੋਰ ਦ੍ਰਿੜ ਕੀਤਾ, ਹੋਰ ਵੱਡਾ ਪੱਕਾ ਕੀਤਾ ਹੈ, ਅਜਰ ਜਰਨ ਨਿਸ਼ਚੈ ਉਰ ਧਾਰਿਓ, ਜਰ ਸ਼ਕਤੀਆਂ ਨੂੰ ਜਰ ਕੇ ਰੱਖਣਾ ਹਿਰਦੇ ਵਿੱਚ ਨਿਸ਼ਚਾ ਭਰੋਸਾ ਆਪ ਜੀ ਨੇ ਧਰਿਆ ਹੈ ਰੱਖਿਆ ਹੈ, ਆਪਣੀ ਚਾਹਨ ਹਿਤ ਵਡਿਆਈ, ਆਪਣੀ ਵਡਿਆਈ ਚਾਹਣ ਵਾਸਤੇ ਕਰਾ ਮਾਤ ਨਹਿ ਰੰਚ ਦਿਖਾਈ, ਕਿੰਨੀ ਕਰਾਮਾਤ ਸੀ ਤੇ ਆਪਣੇ ਭੋਰਾ ਮਾਤ ਨੂੰ ਵੀ ਕਿਸੇ ਨੂੰ ਦਿਖਾਈ ਨਹੀਂ ਆਪਣੀ ਵਡਿਆਈ ਚਾਹਣ ਵਾਸਤੇ, ਔਰ ਗੰਭੀਰ ਧੀਰ ਬੁੱਧਵੰਤਾ, ਮਾਰਾ ਹਿਰਦੇ ਦੇ ਗੈਰ ਗੰਭੀਰ ਧੀਰ ਧਾਰੇ ਤੇ ਬੁੱਧੀ ਵਾਲੇ ਆਤਮ ਵਿਸ਼ੈਣੀ ਬੁੱਧ ਬਖਸ਼ਣ ਵਾਲੇ ਹੋ, ਅਚਲ ਮੇਰ ਸਮ ਨਹੀਂ ਚਲੰਤਾ, ਸਵੇਰ ਪਰਬਤ ਵਾਂਗ ਮਾਰਾ ਅਚਲ ਹੋ, ਚਲਾਏ ਮਾਨ ਨਹੀਂ ਹੁੰਦੇ ਹਿਲਦੇ ਚੁਲਦੇ ਨਹੀਂ ਡੋਲਦੇ ਨਹੀਂ ਹੋ, ਅਪਰ ਦੇਵ ਇੰਦਰਾਦਿਕ ਆਏ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਤੇ ਹੋਰ ਦੇਵਤੇ ਇੰਦਰਾਦਿਕ ਕੁਬੇਰਾਦਿਕ ਆ ਗਏ, ਮੰਗਲ ਕਰ ਜੈ ਸ਼ਬਦ ਸੁਣਾਏ, ਮੰਗਲਾਚਾਰ ਕਰਦੇ ਹੈ ਜੈ ਜੈ ਦਾ ਸ਼ਬਦ ਸੁਣਾਉਂਦੇ, ਹੇ ਗੁਰੂ ਅੰਗਦ ਸਾਹਿਬ ਜੀ ਜੈ ਹੋਵੇ ਜਿੱਤ ਹੋਵੇ ਫਤਿਹ ਹੋਵੇ, ਗੋਰਖ ਆਦਿ ਸਿੱਧ ਸਮਦਾਈ, ਉਧਰ ਜਿਹੜੇ ਗੋਰਖ ਨਾਥ ਤੋਂ ਆ ਲੈ ਕੇ ਜਿਹੜੇ ਸਿੱਧ ਬੇਅੰਤ 84 ਸਿੱਧ ਹਨ, ਆਏ ਸਭਨ ਕੀਨਸ ਵਡਿਆਈ, ਸਾਰਿਆਂ ਨੇ ਆ ਕੇ ਗੁਰੂ ਅੰਗਦ ਸਾਹਿਬ ਜੀ ਦੀ ਮਹਾਨ ਵਡਿਆਈ ਕੀਤੀ, ਜੈ ਜੈ ਕਾਰ ਸੁਰਗ ਮਹਿ ਭਇਓ, ਉਧਰ ਸਵਰਗ ਦੇ ਵਿੱਚ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਤੁਹਾਡੀ ਜੈ ਹੋਵੇ ਤੁਹਾਡੀ ਜੈ ਹੋਵੇ ਉਹ ਵਾਜਾ ਹੋ ਰਿਹਾ ਹੈ, ਅਤ ਉਤਸ਼ਾਹ ਦੇਵਤਨ ਕੀਓ, 33 ਕਰੋੜ ਦੇਵਤੇ ਹੈ ਸਾਰਿਆਂ ਨੇ ਬੜਾ ਭਾਰੀ ਗੁਰੂ ਅੰਗਦ ਸਾਹਿਬ ਜੀ ਦੇ ਇੱਧਰ ਆਉਣ ਕਰਕੇ ਉਤਸ਼ਾਹ ਕੀਤਾ ਖੁਸ਼ੀਆਂ ਮਨਾਈਆਂ ਹਨ, ਧੰਨ ਧੰਨ ਸਤਿਗੁਰੂ ਬਖਾਨੈ, ਹੇ ਗੁਰੂ ਅੰਗਦ ਸਾਹਿਬ ਆਪ ਧੰਨ ਹੋ ਆਪ ਧੰਨ ਹੋ, ਸਾਰੇ ਦੇਵਤੀ ਦੇਵੀ ਦੇਵਤੇ ਕਹਿ ਰਹੇ ਹਨ, ਆਏ ਗਿਰਾਉ ਆਦਰ ਠਾਨੈ, ਅੱਗਿਓ ਆ ਕੇ ਸਾਰੇ ਆਦਰ ਸਤਿਕਾਰ ਕਰ ਰਹੇ ਹੈ, ਕਲਪ ਬ੍ਰਿਸ਼ ਫੁੱਲਨ ਕੀ ਮਾਲਾ, ਜਿਹੜਾ ਸਵਰਗ ਦੇ ਵਿੱਚ ਕਲਪ ਬ੍ਰਿਸ਼ ਉਹਦੀਆਂ ਫੁੱਲਾਂ ਦੀਆਂ ਮਾਲਾ ਗੁੰਦ ਗੁੰਦ ਕੇ, ਪਹਿਰਾਵ ਹੈ ਗੁਰ ਗਰੇ ਵਿਸਾਲਾ, ਗੁਰੂ ਅੰਗਦ ਸਾਹਿਬ ਦੇ ਗਲ ਦੇ ਵਿੱਚ ਆ ਕੇ ਬੜੇ ਸਤਿਕਾਰ ਨਾਲ ਪਹਿਨਾਉਂਦੇ ਪਾਉਂਦੇ ਹਨ, ਪੁਸ਼ਪਾ ਜਲ ਛੋਰਤ ਬਰਖਾਵੈ, ਇਸ ਤਰ੍ਹਾਂ ਫੁੱਲਾਂ ਦੇ ਜਿਹੜੇ ਬੁੱਕ ਭਰੇ ਹੋਏ ਆ ਗੁਰੂ ਅੰਗਦ ਸਾਹਿਬ ਦੇ ਉੱਪਰ ਦੀ ਕਹਿੰਦੇ ਬਰਸਾਉਂਦੇ ਆ ਛੱਡਦੇ, ਵੱਡ ਸੁਗੰਧ ਚੰਦਨ ਚਰ ਚਾਵੈ, ਬੜਾ ਜਿਹੜਾ ਚੰਦਨ ਆ ਸੁਗੰਧੀ ਵਾਲਾ ਉਹ ਉੱਪਰ ਦੀ ਛਿੜਕਦੇ ਹਨ ਸਤਿਗੁਰਾਂ ਦੇ, ਇਤਿਹਾਦਿਕ ਅਰਪਹਿ ਅਰ ਗਾਵੈ, ਇਸ ਤੋਂ ਆ ਲੈ ਕੇ ਫੁੱਲ ਭੇਟਾ ਕਰਦੇ ਚੰਦਨ ਛਿੜਕਦੇ ਹੈ ਤੇ ਜਸ ਗਾਉਂਦੇ ਹਨ, ਦੇਵ ਬਧੂ ਨਾਚਤ ਹਰ ਖਾਵੈ, ਇਸ ਤਰ੍ਹਾਂ ਜਿਹੜੀਆਂ ਦੇਵਤਿਆਂ ਦੀਆਂ ਵਹੁਟੀਆਂ ਉਹ ਖੁਸ਼ ਹੋ ਰਹੀਆਂ ਸਤਿਗੁਰੂ ਰੋ ਕੇ ਨੱਚ ਰਹੀਆਂ, ਖੁਸ਼ੀ ਦੇ ਵਿੱਚ ਗੀਤ ਗਾ ਰਹੀਆਂ, ਖੁਸ਼ੀ ਦੇ ਗੁਰ ਆਗਵਨ ਸੁਰਗ ਉਤਸਾਹੂ। ਕਿਉਂ ਗੁਰੂ ਅੰਗਦ ਸਾਹਿਬ ਜੀ ਦੇ ਆਉਣ ਕਰਕੇ ਸੁਰਗ ਦੇ ਵਿੱਚ ਬੜਾ ਭਾਰੀ ਚਾਅ ਉਤਸ਼ਾਹ ਹੋ ਰਿਹਾ ਹੈ। ਕਹਿ ਲੱਗ ਕਹੋ ਸੋ ਭਾਇਓ ਉਮਾਹੂ। ਕਵੀ ਸੰਤੋਖ ਸਿੰਘ ਜੀ ਕਹਿੰਦੇ ਕਿੱਥੋਂ ਕਿਤਕਰ ਮੈਂ ਕਹਾਂ ਬਿਆਨ ਕਰਾਂ ਜੋ ਉੱਥੇ ਉਤਸ਼ਾਹ ਹੋਇਆ ਹੈ। ਇਤ ਸ੍ਰੀ ਅਮਰ ਸਿੱਖਿਆ ਜੇ ਸਾਰੇ। ਉੱਧਰ ਸਵਰਗ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਜਾਣ ਕਰਕੇ ਵੀ ਸੱਚਖੰਡ ਨੂੰ ਜਾ ਰਹੇ ਇਸ ਰਸਤੇ ਉਤਸ਼ਾਹ ਕਰ ਰਹੇ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਤੇ ਹੋਰ ਜਿਹੜੇ ਸਾਰੇ ਸਿੱਖ ਸਨ ਆਇਸ ਤੇ ਔਰ ਸੂਕ ਨਿਵਾਰੇ। ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਸੀ ਵੀ ਕਿਸੇ ਨੇ ਸਾਡੇ ਬਾਲ ਸ਼ੋਕ ਨਹੀਂ ਕਰਨਾ ਹੈ, ਰੋਣਾ ਪਿੱਟਣਾ ਨਹੀਂ ਹੈ। ਸਭ ਨੇ ਕਹਿੰਦੇ ਸ਼ੋਕ ਗਮ ਨਿਵਿਰਤ ਕੀਤਾ ਹੈ। ਸਭ ਮਿਲ ਕਰ ਹੈ ਕੀਰਤਨ ਚਾਰ। ਸਾਰੇ ਮਿਲ ਕਰਕੇ ਸੋਹਣਾ ਸੁੰਦਰ ਕੀਰਤਨ ਕਰ ਰਹੇ ਹੈ ਗੁਰਬਾਣੀ ਦਾ। ਉੱਚੇ ਉੱਚਰ ਹੈ ਜੈ ਜੈਕਾਰ। ਹਾਂ ਹਾਂਜੀ, ਉੱਚੇ ਉੱਚਰ ਹੈ ਜੈ ਜੈਕਾਰ। ਉੱਚੀ ਆਵਾਜ਼ ਨਾਲ ਹੇ ਗੁਰੂ ਅੰਗਦ ਸਾਹਿਬ ਤੁਹਾਡੀ ਜੈ ਹੋਵੇ, ਤੁਹਾਡੀ ਜੈ ਹਿਉਂ ਬੋਲਦੇ। ਪੁਨ ਬਿਬਾਨ ਨੀਕੇ ਬਨਵਾਇਵ। ਉਸ ਤੋਂ ਬਾਅਦ ਸੋਹਣਾ ਜਿਹੜਾ ਚੰਗਾ ਬਿਬਾਨ ਹੈ ਉਹ ਬਣਵਾਇਆ ਹੈ। ਮਾਲ ਵਿਸ਼ਾਲ ਪੁਸ਼ਪ ਲਰਕਾਇਵ। ਬਿਬਾਨ ਦੇ ਨਾਲ ਬਹੁਤ ਵੱਡੀਆਂ ਵੱਡੀਆਂ ਫੁੱਲਾਂ ਦੀਆਂ ਮਾਲਾਂ ਜੀਆਂ ਬਣਾ ਕੇ ਲਟਕਾ ਦਿੱਤੀਆਂ ਹਨ। ਸੁੰਦਰ ਬਸਤਰ ਲਾਏ ਦਿਸ਼ਚਾਰ। ਬਿਬਾਨ ਦੇ ਚਾਰੀ ਤਰਫੀ ਸੋਹਣਾ ਬਸਤਰ ਵੀ ਲਾਇਆ ਹੈ। ਮਿਲ ਬਹੁਤਨ ਸਭ ਰੀਤ ਸੁਧਾਰ। ਰੀਤ ਸੁਧਾਰ ਬਹੁਤਿਆਂ ਨੇ ਮਿਲ ਕੇ ਚੰਗੀ ਰੀਤੀ ਨਾਲ ਬਿਬਾਨ ਨੂੰ ਬਣਾਇਆ ਸਵਾਰਿਆ। ਸਤਿਗੁਰ ਤਨ ਕਰਵਾਏ ਇਸ਼ਨਾਨ। ਬਿਬਾਨ ਬਣਾ ਕੇ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਦਾ ਸਰੀਰ ਦਾ ਇਸ਼ਨਾਨ ਕਰਵਾਇਆ ਹੈ। ਪਰ ਅੰਬਰ ਉਪਰ ਕੋ ਤਾਨ। ਸਰੀਰ ਦੇ ਉੱਪਰ ਸੋਹਣੇ ਜਿਹੜੇ ਬਸਤਰ ਦੁਸਾਲੇ ਆਦਿਕ ਪਾਏ ਹਨ। ਬੀਚ ਬਿਬਾਨ ਬਹੁਰ ਪੌੜਾਏ। ਉਸ ਤੋਂ ਬਾਅਦ ਫਿਰ ਜਿਹੜਾ ਸੋਹਣਾ ਬਿਬਾਨ ਉਹਦੇ ਵਿੱਚ ਗੁਰੂ ਮਹਾਰਾਜ ਦੇ ਸਰੀਰ ਨੂੰ ਪੜਾ ਦਿੱਤਾ, ਲਟਾ ਦਿੱਤਾ ਹੈ। ਬੁੱਢੇ ਆਦਿ ਜੋ ਲੀਨ ਉਠਾਏ। ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿਹੜੇ ਗੁਰਸਿੱਖ ਉਹਨਾਂ ਨੇ ਬਿਬਾਨ ਨੂੰ ਚੁੱਕ ਲਿਆ ਹੈ। ਜਹਾਂ ਜੁਲਾਹਨ ਸਦਨ ਸਥਾਨ। ਜਿੱਥੇ ਉਹ ਜੁਲਾਹੇ ਦੇ ਘਰ ਦਾ ਸਥਾਨ ਜਾ ਹੈ ਸੀ। ਚਿਖਾ ਰਚੀ ਤਹਿ ਰਚਰ ਮਹਾਨ। ਉੱਥੇ ਪਹਿਲੇ ਸੋਹਣੀ ਜਿਹੜੀ ਵੱਡੀ ਸਾਰੀ ਚਿਖਾ ਬਣਾ ਲਈ ਗਈ ਸੀ। ਚੰਦਨ ਬ੍ਰਿੰਦ ਧਰਿਓ ਤਿਸ ਬੀਚ। ਉਹ ਚਿਖਾ ਦੇ ਚੰਦਨ ਦੀਆਂ ਜਿਹੜੀਆਂ ਲੱਕੜਾਂ ਉਹ ਜ਼ਿਆਦਾਤਰ ਹੀ ਰੱਖੀਆਂ ਸਨ। ਤਿਲ ਕ੍ਰਿਤ ਆਦਿਕ ਆਨ ਤਿਹ ਸੀਚ। ਤਿਲ ਹੈ ਘਿਓ ਆਦਿਕ ਉਹਦੇ ਵਿੱਚ ਲਿਆ ਕੇ ਬਹੁਤਾ ਪਹਿਲਾਂ ਹੀ ਪਾਇਆ ਹੋਇਆ ਸੀ। ਸਤਿਗੁਰ ਤਨ ਉਪਰ ਪੌੜਾਏ। ਜਿਹੜੀ ਚਿਖਾ ਬਣੀ ਉਹਦੇ ਉੱਪਰ ਗੁਰੂ ਅੰਗਦ ਸਾਹਿਬ ਜੀ ਦਾ ਸਰੀਰ ਰੱਖ ਦਿੱਤਾ ਗਿਆ। ਦਾਸੂ ਦੀਨਸ ਅਗਨ ਲਗਾਏ। ਅੰਗਦ ਸਾਹਿਬ ਦਾ ਜੋ ਬੁੱਢਾ ਸਪੁੱਤ ਦਾਸੂ ਉਸਨੇ ਕਹਿੰਦੇ ਅਗਨੀ ਪ੍ਰਜਵਲਿਤ ਕਰ ਦਿੱਤੀ ਹੈ। ਸਤ ਨਾਮ ਕੋ ਸਿਮਰਨ ਕਰ। ਇਸ ਤਰ੍ਹਾਂ ਕਹਿੰਦੇ ਸੰਸਕਾਰ ਹੋਣ ਲੱਗ ਪਿਆ ਹੈ ਤੇ ਉਸ ਵੇਲੇ ਸਤ ਨਾਮ ਵਾਹਿਗੁਰੂ ਦਾ ਸਾਰੇ ਸਿਮਰਨ ਕਰ ਰਹੇ। ਹੋਤ ਕੀਰਤਨ ਸੋ ਕਹਿ ਹਰੇ। ਹਾਂ, ਗੁਰਬਾਣੀ ਦਾ ਕੀਰਤਨ ਹੋ ਰਿਹਾ, ਸ਼ੋਕ ਨਾਸ ਕਰ ਰਹੇ। ਭਲੀ ਰੀਤ ਸੰਸਕਾਰਨ ਕਰੇ। ਚੰਗੀ ਮਰਯਾਦਾ ਨਾਲ ਚੰਗੀ ਰੀਤੀ ਨਾਲ ਇਹ ਸੰਸਕਾਰ ਕੀਤਾ ਹੈ। ਨਮੋ ਠਾਨ ਧਰ ਪਰ ਸਿਰ ਧਰੇ। ਇਸ ਤਰ੍ਹਾਂ ਕਹਿੰਦੇ ਧਰਤੀ ਉੱਪਰ ਸ਼ੀਸ ਰੱਖ ਕੇ ਸਭ ਨੇ ਨਮਸਕਾਰਾਂ ਕੀਤੀਆਂ ਹਨ। ਮੰਗਲ ਕਰਤ ਰਹੇ ਸਮੁਦਾਏ। ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਸਾਰੇ ਸ਼ੋਕ ਦੇ ਥਾਂ ਮੰਗਲਾਚਾਰ ਹੀ ਕਰਦੇ ਰਹੇ। ਗੁਰ ਆਇਸ ਤੇ ਸ਼ੋਕ ਨਸਾਏ। ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਸੀ ਕਿਸੇ ਨੇ ਰੋਣਾ ਪੁੱਟਣਾ ਨੀ, ਸ਼ੋਕ ਨੀ ਕਰਨਾ, ਸਭ ਨੇ ਨਾਸ ਕਰ ਦਿੱਤਾ, ਮੰਗਲਾਚਾਰ ਕਰ ਰਹੇ। ਬੈਠੇ ਬਾਹਰ ਨਾ ਸੋ ਡੇਰ ਬਿਨ ਜਾਏ। ਤੇਰੇ ਸੇ ਤਰਾਪੋ ਆਪਣੇ ਡੇਰਿਆਂ ਟਿਕਾਣਿਆਂ ਵਿੱਚ ਜਾ ਬੈਠੇ ਨੇ। ਕਹਿ ਸੁਣੈ ਗੁਰ ਜਸ ਸਮੁਦਾਇ। ਉੱਥੇ ਵੀ ਬੈਠ ਕੇ ਆਪੋ ਵਿੱਚ ਹੀ ਗੁਰੂ ਅੰਗਦ ਸਾਹਿਬ ਦਾ ਬਹੁਤ ਜਸ ਕਹਿੰਦੇ ਹੈ, ਕੋਈ ਗੁਰਸਿੱਖ ਸੁਣ ਰਹੇ ਹੈ। ਸਾਗਰ ਸਮ ਗੰਭੀਰ ਮਹਾਨੇ। ਇਉਂ ਜਸ ਕਰਦੇ ਸਿਆਣੇ ਗੁਰਸਿੱਖ ਵੀ ਗੁਰੂ ਅੰਗਦ ਸਾਹਿਬ ਸਮੁੰਦਰ ਦੇ ਸਮਾਨ ਤਾਂ ਬੜੇ ਹਿਰਦੇ ਕਰਕੇ ਗਹਿਰ ਗੰਭੀਰ ਸੀ। ਹਿਰਦੇ ਅਚਲ ਮੇਰੂ ਸਮਠਾਨ। ਜਿਹੜਾ ਹਿਰਦਾ ਸੀ ਉਹ ਤਾਂ ਜਿਵੇਂ ਸਮੇਰ ਪਰਬਤ ਅਚਲ ਹੁੰਦਾ ਆ, ਹਿਰਦਾ ਉਹਨਾਂ ਦਾ ਅਚਲ ਸੀ। ਹਿਰਦੇ ਕਰਕੇ ਡੋਲਦੇ ਡਾਮਾ ਡੋਲ ਨਹੀਂ ਹੁੰਦੇ ਸਨ। ਅਜਰ ਜਰਨ ਜਿਨ ਕੇਰ ਸਮਾਨ। ਅਜਰ ਸ਼ਕਤੀਆਂ ਨੂੰ ਜਿਹੜਾ ਜਰ ਕੇ ਰੱਖਣਾ, ਜਿਨ੍ਹਾਂ ਦੇ ਸਮਾਨ ਜਿਨ੍ਹਾਂ ਦੇ ਬਰਾਬਰ। ਭਇਓ ਨਾ ਭੂਤ ਭਵਿਖਿਆ ਜਹਾਨ। ਪਿਛਲੇ ਸਮੇਂ ਵਿੱਚ ਕੋਈ ਦੁਨੀਆਂ ਦਾ ਪੀਰ ਫਕੀਰ ਨਹੀਂ ਹੋਇਆ ਵੀ ਜਰ ਸ਼ਕਤੀਆਂ ਨੂੰ ਕੋਈ ਜਰ ਰੱਖੇ, ਨਹੀਂ ਤਾਂ ਮਾੜਾ ਜਾ ਵੇਖਿਆ ਉਹਦਾ ਹੀ ਦਿਖਾਤੀ ਸ਼ਕਤੀ ਨਾ। ਕਹਿੰਦੇ ਆਉਣ ਵਾਲੇ ਸਮੇਂ ਵਿੱਚ ਕੋਈ ਐਸਾ ਜਰ ਸ਼ਕਤੀ ਨੂੰ ਜਰਨ ਵਾਲਾ ਹੋਵੇਗਾ। ਕਿਰਪਾ ਦ੍ਰਿਸ਼ਟ ਜਿਸ ਪਿਖ ਹੈ ਵਿਸ਼ੇਸ਼। ਜਿਹਦੇ ਵੱਲੇ ਵਿਸ਼ੇਸ਼ ਕਰਕੇ ਕਿਰਪਾ ਦੀ ਨਿਗਾਹ ਨਾਲ ਵੇਖ ਲੈਂਦੇ ਸਨ। ਦੇ ਉਪਦੇਸ਼ ਨਿਕਦਨ ਕਲੇਸ਼ੂ। ਉਹਨੂੰ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦੇ ਕੇ ਜਿਹੜੇ ਝਗੜੇ ਝਾਂਦੇ ਆ, ਪੰਜ ਤਰ੍ਹਾਂ ਦੇ ਕਲੇਸ਼ ਆ, ਉਹ ਕੱਟ ਦਿੰਦੇ ਸਨ। ਕਲੀ ਕਾਲ ਅੰਧੇਰ ਗੁਬਾਰਾ। ਜਸ ਕਰੇ ਜਿਹੜਾ ਕਲਯੁਗ ਦਾ ਸਮੇਂ ਦੇ ਵਿੱਚ ਬੜਾ ਭਾਰੀ ਕੁੱਪ ਹਨੇਰਾ ਤੁਦ ਵਰਤਿਆ ਹੋਇਆ। ਤਿੰਨ ਦਰਸ਼ਨ ਦੀਪਕ ਉਜਿਆਰਾ। ਗੁਰੂ ਅੰਗਦ ਸਾਹਿਬ ਦਾ ਦਰਸ਼ਨ ਦਿੰਦਾਰ ਹੈ, ਕਹਿੰਦੇ ਦੀਵੇ ਵਾਂਗ ਚਾਨਣ ਕਰਨ ਵਾਲਾ ਹੈ ਸੀ। ਧੰਨ ਧੰਨ ਸ੍ਰੀ ਅੰਗਦ ਰੂਪ। ਇਸ ਕਰਕੇ ਜੋ ਗੁਰੂ ਅੰਗਦ ਸਾਹਿਬ ਸੋਹਣੇ ਸਰੂਪ ਹੈ ਉਹ ਧੰਨ ਹਨ ਧੰਨ ਹਨ। ਜਿਨ ਕੀ ਮਹਿਮਾ ਮਹਾ ਅਨੂਪ। ਗੁਰੂ ਅੰਗਦ ਸਾਹਿਬ ਜੀ ਦੀ ਵੀ ਜਿਹੜੀ ਮਹਿਮਾ ਬੜੀ ਉਪਮਾਤੁਰ ਹੈ, ਬੜੀ ਮਹਾਨ ਹੈ। ਇਤਿਆਦਿਕ ਗੁਣ ਕਹਿ ਸਿਮਰੰਤੇ। ਇਸ ਤੋਂ ਆ ਲੈ ਕੇ ਗੁਰੂ ਅੰਗਦ ਸਾਹਿਬ ਦੇ ਗੁਣਾਂ ਨੂੰ ਕਹਿ ਕਹਿ ਕੇ ਯਾਦ ਕਰਦੇ। ਕੇਤਿਕ ਦਿਜਬ ਦਿਨ ਜਬ ਬੀਤ ਬਿਤੰਤੇ। ਕੁਝ ਦਿਨ ਉਹ ਸੱਚਖੰਡ ਗਵਨ ਗਿਆਨ ਨੂੰ ਬਤੀਤ ਗਏ ਆ। ਗੁਰਬਿਲਾਸ ਵਿੱਚ ਲਿਖਿਆ ਵੀ ਦਸਵੇਂ ਦਿਨ ਜਦੋਂ ਇਹ ਸ੍ਰੀ ਛੱਡਿਆ ਨੂੰ ਹੋ ਗਿਆ। ਅਨਕ੍ਰਿਤ ਮਿਸ਼ਟਾਨ ਵਿਸ਼ਾਲਾ। ਸਵੇਰੇ ਕਹਿੰਦੇ ਬਹੁਤਾ ਜਿਹੜਾ ਕੋ ਮਿੱਠਾ ਆਦਿਕ ਲਿਆਂਦਾ ਹੈ। ਕਰਿਓ ਇਕੱਤਰ ਸਭਨ ਤਿਸ ਕਾਲਾ। ਗੁਰਸਿੱਖਾਂ ਨੇ ਲੜ ਮੇ ਕੇ ਬਹੁਤਾ ਜਿਹੜਾ ਘਿਓ ਮਿੱਠਾ ਆਟਾ ਇਕੱਠਾ ਕਰ ਲਿਆ ਹੈ। ਜਹਿ ਕਹਿਤੇ ਸਿੱਖ ਸਾਧ ਹਕਾਰੇ। ਜਿੱਥੇ ਕਿੱਥੇ ਕਹਿੰਦੇ ਸਾਧੂ ਸੰਤ ਰਹਿੰਦੇ ਸੀ, ਸਾਰੇ ਥਾਵਾਂ ਦੇ ਸਦਲੇ ਬੁਲਾਲੇ। ਸਭ ਆਏ ਸ੍ਰੀ ਸਤਿਗੁਰ ਦੁਆਰੇ। ਔਰ ਜਿੰਨੇ ਸਾਧੂ ਸੰਤ ਗੁਰੂ ਅੰਗਦ ਸਾਹਿਬ ਜੀ ਦੇ ਗੁਰਦੁਆਰੇ ਸਾਹਿਬ ਸਥਾਨ ਤੇ ਆ ਗਏ। ਸ੍ਰੀ ਗੁਰ ਅਮਰ ਆਪ ਵਿੱਚ ਥਿਰੇ। ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਆਪ ਵਿੱਚ ਟਿਕੇ ਆ ਲੰਗਰ ਦੇ ਵਿੱਚ। ਰਸੋਈ ਕੇ ਸੁਭ ਕਰੇ। ਗੁਰੂ ਕੀ ਰਸੋਈ ਲੰਗਰ ਹੈ ਉਹ ਆਪ ਕਹਿੰਦੇ ਨਜਸਾਨੀ ਨਾਲ ਤਿਆਰ ਕਰ ਰਹੇ ਕਰਾ ਰਹੇ। ਸਭ ਪ੍ਰਕਾਰ ਕਰ ਤਿਆਰ ਆਹਾਰਾ। ਸਭ ਤਰ੍ਹਾਂ ਦਾ ਜਿਹੜਾ ਲੰਗਰ ਹੈ ਭੋਜਨ ਤਿਆਰ ਕਰਕੇ। ਅਪਰ ਸਿੱਖਿਆ ਮਿਲ ਪਾਕ ਸੋ ਸੁਧਾਰਾ। ਸਿੱਖਾਂ ਨੇ ਮਿਲ ਕੇ ਸੋਹਣਾ ਜਿਹੜਾ ਭੋਜਨ ਤਿਆਰ ਕਰਿਆ ਹੈ। ਬਹੁ ਪੰਕਤ ਇੱਕ ਸਾਰ ਬਿਠਾਈ। ਵੱਡੀ ਸਾਰੀ ਜਿਹੜੀ ਪੰਗਤ ਹੈ ਲਗਾਤਾਰ ਇੱਕੋ ਜਿਹੀ ਦੂਰ ਤੱਕ ਬਿਠਾ ਦਿੱਤੀ। ਲੱਗੇ ਭਰੋਸਨ ਕੋ ਸਮਦਾਈ। ਜਿਹੜੇ ਗੁਰੂ ਕੇ ਸਿੱਖ ਸਿਆਣੇ ਆ ਕਹਿੰਦੇ ਉਹ ਥਾਲਾਂ ਵਿੱਚ ਭੋਜਨ ਪਰੋਸਣ ਲੱਗ ਪਏ, ਪਰੋਸ ਕੇ ਅੱਗੇ ਰੱਖਣ ਲੱਗ ਪਏ। ਸਵਾਦ ਵਿਸਾਲ ਅਚਹਿ ਸਭ ਸੰਗਤ। ਜਿੰਨੀ ਸੰਗਤ ਭੋਜਨ ਸ਼ਕਰੀ ਹੈ, ਜਿਹੜਾ ਭੋਜਨ ਬੜਾ ਸਵਾਦੀ ਹੈ। ਬੈਠ ਬੈਠ ਕਰ ਆਪਣੀ ਪੰਗਤ। ਜਿੱਥੇ ਕਿਸੇ ਕਿਸੇ ਨੂੰ ਜਗ੍ਹਾ ਮਿਲ ਰਹੀ ਉੱਥੇ ਆਪੋ ਆਪਣੀ ਪੰਗਤ ਵਿੱਚ ਬੈਠ ਕੇ ਛਕ ਰਹੇ ਹੈ ਸਾਰੇ। ਸਭ ਤ੍ਰਿਪਤੇ ਅੱਜ ਸਵਾਦ ਆਹਾਰਾ। ਸਵਾਦੀ ਭੋਜਨ ਸ਼ਕ ਸ਼ੱਕ ਸ਼ੱਕ ਕੇ ਸਾਰੇ ਤ੍ਰਿਪਤ ਹੋ ਗਏ। ਕੀਨਸ ਇਮ ਗੁਰ ਪੁਰਬ ਉਦਾਰਾ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਦਸਵੇਂ ਦਿਨ ਮਹਾਨ ਗੁਰਪੁਰਬ ਕੀਤਾ ਹੈ। ਸ੍ਰੀ ਅੰਗਦ ਗੁਰ ਸਿਮਰਨ ਕਰ ਕਰ। ਉਦੋਂ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਬੰਦਤ ਕਰ ਬੰਦਹ ਸਿਰ ਧਰ ਧਰ। ਇਸ ਤਰ੍ਹਾਂ ਕਹਿੰਦੇ ਚਰਨਾ ਸੀਸ ਰੱਖ ਰੱਖ ਕੇ ਧਰਤੀ ਤੇ ਨਮਸਕਾਰਾਂ ਕਰ ਰਹੇ ਹੱਥ ਜੋੜ ਕਰ ਗਏ। ਸ੍ਰੀ ਨਾਨਕ ਕੋ ਲੈ ਕਰ ਨਾਮਾ। ਇਸੇ ਤਰ੍ਹਾਂ ਸਵਾਏ ਮਾਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਵੀ ਲੈ ਕੇ ਕਰ ਅਰਦਾਸ ਸਰਬ ਅਭਿਰਾਮਾ। ਸਾਰਿਆਂ ਗੁਰਦਿਸਾਂ ਨੇ ਉਹ ਸੋਹਣੀ ਅਰਦਾਸ ਕੀਤੀ ਹੈ। ਮਸਤਕ ਟੇਕਤ ਸੰਗਤ ਸਾਰੀ। ਸਾਰੀ ਜਿਹੜੀ ਸੰਗਤ ਅਰਦਾਸ ਕਰਕੇ ਮੱਥਾ ਟੇਕ ਰਹੀ ਹੈ। ਕਰ ਉਤਸਾਹ ਮਿਲੀ ਤਿਸ ਬਾਰੀ। ਬੜਾ ਭਾਰੀ ਰਿਸ਼ਾ ਕਰਕੇ ਸੰਗਤ ਇੱਕ ਜਗ੍ਹਾ ਇਕੱਠੀ ਹੋਈ ਹੈ, ਮਿਲੀ ਹੋਈ ਹੈ। ਦਾਸੂ ਅਰ ਦਾਤੂ ਕੇ ਮਨ ਕੀ। ਇਸੇ ਤਰ੍ਹਾਂ ਜਿਹੜਾ ਦਾਸੂ ਹੈ ਤੇ ਦੂਸਰਾ ਦਾਤੂ ਉਹਦੇ ਮਨ ਦੀ। ਲਖ ਸ੍ਰੀ ਅਮਰ ਗੁਰੂ ਬਿਦ ਇਨ ਕੀ। ਇਹਨਾਂ ਦੇ ਮਨ ਦੀ ਜਿਹੜੀ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੀ ਰੀਤੀ ਜਾਣ ਲਈ। ਹੋਏ ਨਮਰ ਕਰ ਹੋਏ ਨਮਰ ਪਦ ਕਰ ਨਮੋ। ਹਾਂ ਬਹੁਤ ਨੀਵਿਆ ਹੋ ਕੇ ਦੋਵੇਂ ਪੁੱਤਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਸੰਗਤ ਭਾਈ ਸੰਗ ਤਿਹ ਸਮੋ। ਉਸੇ ਜਿੰਨੀ ਸੰਗਤ ਇਹਨਾਂ ਦੇ ਨਾਲ ਹੋ ਗਈ ਹੈ। ਗੋਇੰਦਵਾਲ ਪੰਥ ਚੱਲ ਪਰੇ। ਹਾਂ ਗੁਰੂ ਅਮਰਦਾਸ ਸਾਹਿਬ ਜੀ ਫਿਰ ਖਡੂਰ ਸਾਹਿਬ ਤੋਂ ਜੋ ਗੋਇੰਦਵਾਲ ਸਾਹਿਬ ਦਾ ਰਸਤਾ ਉਹਦੇ ਵਿੱਚ ਪੈ ਗਏ। ਮੁੱਖ ਖਡੂਰ ਦਿਸ ਤਿਸ ਵਿਦ ਕਰੇ। ਉਸੇ ਤਰ੍ਹਾਂ ਖਡੂਰ ਦੀ ਤਰਫ ਨੂੰ ਆਪਣਾ ਮੁੱਖ ਕੀਤਾ ਹੋਇਆ ਪਿਛਲੇ ਪੈਰੀ ਜਾ ਰਹੇ। ਪਾਛਲ ਦਿਸ਼ਾ ਗਮਨ ਤੇ ਜਾਏ। ਪਿਛਲੀ ਤਰਫ ਨੂੰ ਇਸ ਤਰ੍ਹਾਂ ਪਿੱਠਗੀ ਕਰਕੇ ਜਾ ਰਹੇ। ਇਸੀ ਪ੍ਰਕਾਰ ਪਹੁੰਚ ਤਿਸ ਥਾਏ। ਇਸ ਤਰ੍ਹਾਂ ਜਿੱਥੇ ਉਹ ਦਮਦਮਾ ਸਾਹਿਬ ਸਥਾਨ ਬਣਿਆ ਉੱਥੇ ਤਿੰਨ ਕੋਹਾਂ ਤੇ ਜਾ ਪਹੁੰਚੇ। ਸ੍ਰੀ ਅੰਗਦ ਕੋ ਸਿਮਰਨ ਕਰਕੇ। ਇੱਥੇ ਆ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਯਾਦ ਕਰਕੇ ਚੇਤੇ ਕਰਕੇ ਮਸਤਕ ਧਰਨੀ ਪਰ ਨਿਜ ਧਰ ਕੇ। ਜਿਹੜਾ ਸੀਸ ਹੈ ਮੱਥਾ ਧਰਤੀ ਉੱਪਰ ਚੰਗੀ ਤਰ੍ਹਾਂ ਸਰਦਾ ਨਾਲ ਰੱਖ ਕੇ ਨਮਸਕਾਰ ਕਰ ਪ੍ਰੇਮ ਪ੍ਰਵੀਨ। ਪ੍ਰੇਮ ਵਿੱਚ ਜੋ ਬਹੁਤ ਸਿਆਣੇ ਗੁਰੂ ਅਮਰਦਾਸ ਸਾਹਿਬ ਜੀ ਨਮਸਕਾਰ ਕਰਕੇ ਗੋਇੰਦਵਾਲ ਦਿਸ਼ਾ ਮੁਖ ਕੀ। ਉਸ ਤੋਂ ਬਾਅਦ ਸ੍ਰੀ ਗੋਇੰਦਵਾਲ ਸਾਹਿਬ ਨੂੰ ਆਪਣਾ ਮੁਖ ਕਰ ਲਿਆ ਹੈ। ਜਾਏ ਆਪਣੇ ਸਦਨ ਬਿਰਾਜੇ। ਆਪਣਾ ਸਥਾਨ ਚਵਾਰਾ ਸਾਹਿਬ ਵਾਲਾ ਹੈ ਉੱਥੇ ਜਾ ਬਿਰਾਜਮਾਨ ਹੋਏ। ਗੁਰਤਾ ਗਾਦੀ ਪਰ ਸੁਭ ਸਾਜੇ। ਇਸ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰਤਾ ਗੱਦੀ ਦਾ ਤਖ਼ਤ ਉਹਦੇ ਉੱਪਰ ਸਵਾਇਮਾਨ ਹੋ ਗਏ ਸਜ ਗਏ। ਦੋਹਰਾ ਸੋਲਹ ਸਹਿ ਸੰਮਤ ਹੋਤੋ। ਕਵੀ ਜੀ ਕਹਿੰਦੇ ਜਦੋਂ ਗੁਰੂ ਅੰਗਦ ਸਾਹਿਬ ਜੀ ਸੱਚਖੰਡ ਗਮਨ ਕੀਤਾ ਉਦੋਂ ਬਿਕਰਮੀ ਸੰਮਤ 1600 ਹੈ ਸੀ। ਨੌ ਉੱਪਰ ਤਿਸ ਜਾਨ। ਹੋਰ ਕਹਿੰਦੇ 9 ਸਾਲ ਉੱਪਰ ਜਾਣ ਲਓ 1609 ਬਿਕਰਮੀ ਸੰਮਤ ਸੀ। ਚੇਤ ਸੁਦੀ ਥਿਤ ਚੌਥ ਤਬ। ਚੇਤ ਦੇ ਮਹੀਨੇ ਦੀ ਸੁਦੀ ਚਾਨਣਾ ਪੱਖ ਦੀ ਥਿਤ ਹੈ ਸੀ ਤਦੋਂ। ਸ੍ਰੀ ਅੰਗਦ ਪ੍ਰਸਥਾਨ। ਤਦੋਂ ਗੁਰੂ ਅੰਗਦ ਸਾਹਿਬ ਜੀ ਸੱਚਖੰਡ ਨੂੰ ਗਏ ਸਨ। ਤ੍ਰੇਹਣ ਕੁਲ ਬਾਹਜ ਬਰਨ। ਗੁਰੂ ਅੰਗਦ ਸਾਹਿਬ ਜੀ ਤ੍ਰੇਹਣਾ ਦੀ ਕੁਲ ਦੇ ਵਿੱਚੋਂ ਸੀ, ਖੱਤਰੀ ਬਰਨ ਹੈ ਸੀ। ਫੇਰੂ ਪਿਤਾ ਸੁਭਾਗ। ਇਸ ਤਰ੍ਹਾਂ ਸ੍ਰੇਸ਼ਟ ਭਾਗਾਂ ਵਾਲੇ ਪਿਤਾ ਫੇਰੂ ਜੀ ਸਨ। ਸਭ ਰਾਈ ਮਾਤਾ ਹੁਤੀ। ਆਪਦੀ ਜਿਹੜੀ ਮਾਤਾ ਸੀ ਉਸਦਾ ਨਾਮ ਸਭਰਾਈ ਜੀ ਹੈ ਸੀ। ਸਭਰਾਈ ਜੀ ਸੱਸ ਦਾ ਨਾਮ ਸੀ, ਸਭਰਾਈ ਮਾਤਾ ਦਾ ਨਾਮ ਸੀ। ਸ੍ਰੀ ਅੰਗਦ ਸੁਖ ਬਾਗ। ਜੋ ਗੁਰੂ ਅੰਗਦ ਸਾਹਿਬ ਮਹਾਰਾਜ ਸੁਖਾਂ ਦੇ ਬਾਗ ਬਗੀਚੇ ਸਨ, ਜਿਨ੍ਹਾਂ ਦੇ ਕੋਲੋਂ ਸ਼ਾਂਤੀ ਰੂਪੀ ਜਿਹੜੀ ਛਾਂ ਪ੍ਰਾਪਤ ਹੁੰਦੀ ਸੀ, ਭਗਤੀ ਰੂਪੀ ਸੋਹਣੀ ਜਿਹੜੀ ਮਹਿਕ ਫੁਲਾਉਂਦੇ ਸਨ, ਇਸ ਤਰ੍ਹਾਂ ਬ੍ਰਹਮ ਗਿਆਨ ਰੂਪੀ ਜਿਹੜੇ ਫਲ ਇਹਦੇ ਦਾਤੇ ਸਨ। ਖੀਵੀ ਨਾਮ ਸੋ ਭਾਰ ਜਾ ਅੰਗਦ ਸਾਹਿਬ ਦੇ ਘਰਵਾਲੀ ਦੀ ਨਾਂ ਜਿਹਦਾ ਨਾਮ ਖੀਵੀ ਸੀ ਉਹ ਪਤਨੀ ਹੈ ਸੀ। ਪ੍ਰਤ ਬਤ ਧਰਮ ਸਦੀਵ ਪਤੀਵਰ ਧਰਮ ਦੇ ਵਿੱਚ ਪੱਕੇ ਰਹੇ ਜ਼ਿੰਦਗੀ ਭਰ। ਦਾਸੂ ਦਾਤੂ ਪੁੱਤਰ ਦੋਏ ਦਾਸੂ ਤੇ ਦਾਤੂ ਦੋ ਪੁੱਤਰ ਤੀਸਰੇ ਬੀਬੀ ਅਮਰੋਸ ਪੁੱਤਰੀ ਹੈ ਸੀ। ਮਹਾਂ ਸਖਤ ਜੁੱਤ ਥੀਵ ਕਹਿੰਦੇ ਬੜੇ ਸ਼ਕਤੀਆਂ ਦੇ ਸਹਿਰ ਸਨ ਦੋਵੇਂ ਸੁਪੁੱਤਰ। ਸੰਮਤ ਦਵਾਦਸ ਮਾਸ ਖਟ ਬਾਰਾਂ ਸਾਲ ਤੇ ਛੇ ਮਹੀਨੇ ਨੌ ਦਿਨ ਉੱਪਰ ਚੀਨ ਨੌ ਕੁ ਦਿਨ ਉੱਪਰ ਜਾਣ ਲਓ ਸਮਝ ਲਓ ਗੁਰਤਾ ਗਾਦੀ ਪਰ ਥਿਰੇ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਉੱਪਰ ਬਾਰਾਂ ਸਾਲ ਛੇ ਮਹੀਨੇ ਨੌ ਦਿਨ ਤੱਕ ਟਿਕੇ ਰਹੇ। ਅੰਗਦ ਗੁਰੂ ਪ੍ਰਵੀਨ ਗੁਰੂ ਅੰਗਦ ਸਾਹਿਬ ਜੀ ਜੋ ਬੜੇ ਪ੍ਰਵੀਨ ਸਿਆਣੇ ਚਤੁਰ ਪਠੈ ਸੁਣੈ ਇਤਿਹਾਸ ਕੋ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਸਰੋਤਾ ਬਣ ਕੇ ਪੜ੍ਹੇਗਾ ਵਕਤਾ ਬਣ ਕੇ ਪੜ੍ਹੇਗਾ ਜਾਂ ਸਰੋਤਾ ਬਣ ਕੇ ਸੁਣੇਗਾ ਆਸ਼ਾ ਪੂਰਨ ਹੋਏ। ਜੋ ਕੋਈ ਆਸਾ ਉਹਨੇ ਰੱਖੀ ਹੈ ਵੀ ਮੈਨੂੰ ਸੁਣ ਕੇ ਆ ਮੈਨੂੰ ਮਿਲੇ ਉਹਦੀ ਆਸਾ ਪੂਰੀ ਹੋ ਜਾਏਗੀ। ਇਹ ਦੂਸਰ ਪਾਤਸ਼ਾਹ ਕੋ ਜੀ ਕਹਿੰਦੇ ਦੂਸਰੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦਾ ਕਰਿਓ ਸੁਣਿਓ ਜਿਮ ਜੋਏ। ਕਹਿੰਦੇ ਮੈਂ ਅੱਗੇ ਤੋਂ ਅੱਗੇ ਸੁਣਿਆ ਸੀ ਜਾਂ ਕੋਈ ਕਿਸੇ ਥਾਂ ਤੋਂ ਗੁਰੂ ਅੰਗਦ ਸਾਹਿਬ ਜਾਂ ਇਤਿਹਾਸ ਪੜ੍ਹਿਆ ਸੀ ਉਹ ਇਹ ਸ਼ੰਦਾ ਮੰਦੀ ਵਿੱਚ ਕਹਿੰਦੇ ਕਰਿਆ ਹੈ ਬਣਾਇਆ ਹੈ। ਕਿਉਂ ਕਵੀ ਸੰਤੋਖ ਸਿੰਘ ਜੀ ਨੇ ਜਿਨ੍ਹਾਂ ਨੇ ਇਹ ਕਾਵਿ ਰਚਨਾ ਵਿੱਚ ਸੋਹਣਾ ਇਤਿਹਾਸ ਬਣਾਇਆ ਹੈ ਇਹ ਕੀਰਤੀ ਪੰਕਤੀਆਂ ਕਹਿ ਦਿੱਤੀਆਂ ਵੀ ਜਿਵੇਂ ਇਹ ਮੈਂ ਅੱਗੇ ਤੋਂ ਅੱਗੇ ਸੁਣਿਆ ਸੀ ਪ੍ਰਸੰਗ ਉਵੇਂ ਉਵੇਂ ਮੈਂ ਕਰ ਦਿੱਤਾ ਛੰਦਾਬੰਦੀ ਵਿੱਚ ਬਣਾ ਦਿੱਤਾ ਹੈ ਆਪਣੇ ਵੱਲੋਂ ਮੇਰਾ ਕੁਝ ਨਹੀਂ ਹੈ। ਉਹ ਕਿਤੇ ਕਿਤੇ ਇਹਦੇ ਵਿੱਚ ਅਖੇਵ ਪ੍ਰਸੰਗ ਵੀ ਆ ਜਾਂਦੇ ਹਨ ਉਹ ਜਿੱਥੇ ਵੀ ਕੋਈ ਇਹੋ ਜਿਹੇ ਅਖੇਵ ਪ੍ਰਸੰਗ ਜੇ ਆ ਜਾਂਦੇ ਆ। ਡਾਕਟਰ ਵੀਰ ਸਿੰਘ ਜੀ ਨੇ ਜਿਨ੍ਹਾਂ ਦਾ ਇਹਦਾ ਟੀਕਾ ਟਿੱਪਣ ਕੀਤਾ ਹੈ ਉਹ ਨਾਲੋ ਨਾਲ ਹੀ ਉੱਥੇ ਫਿਰ ਕਾਫੀ ਉਹਨਾਂ ਨੇ ਹੇਠਾਂ ਸੋਹਣੀ ਲਿਖਤ ਲੈ ਦਿੱਤੀ ਹੈ ਤਾਂ ਕਿ ਗੁਰਮਤ ਦਾ ਪਤਾ ਚੱਲਦੇ ਮਰਮਤ ਦਾ ਜਿਹੜਾ ਪ੍ਰਹਾਰ ਹੋ ਜਾਏ। ਹੁਣ ਜੋ ਕਵੀ ਸੰਤੋਖ ਸਿੰਘ ਜੀ ਸਨ ਦਸਾਂ ਸਤਿਗੁਰਾਂ ਤੇ ਯਥਾਰਥ ਸ਼ਰਧਾ ਰੱਖਣ ਵਾਲੇ ਗੁਰਮਤ ਦੇ ਧਾਰਨੀ ਸਨ ਉਹ ਕਿਤੇ ਕਿਤੇ ਇਹੋ ਜਿਹੜੇ ਪ੍ਰਸੰਗ ਮਨਮਤ ਵਾਲੇ ਹਨ ਉਹ ਤਾਂ ਅਖੇਪਕ ਹਨ ਜਾਂ ਬਾਅਦ ਵਿੱਚ ਕਿਸੇ ਨੇ ਸ਼ਰਾਰਤ ਨਾਲ ਇਹ ਪ੍ਰਸੰਗ ਜੇ ਵਿੱਚ ਘਸੋੜ ਦਿੱਤੇ ਹਨ ਕਿਉਂਕਿ ਜਿਸ ਵੇਲੇ ਇਹ ਗੁਰਪ੍ਰਤਾਪ ਸੂਰੀ ਗ੍ਰੰਥ ਪੂਰਾ ਹੋ ਗਿਆ ਸੀ ਅਤੇ ਆਪ ਜੀ ਬਹੁਤਾ ਚਿਰ ਨਹੀਂ ਰਹੇ ਸਨ। ਬਸ ਇਹ ਗੁਰਪ੍ਰਤਾਪ ਸੂਰੀ ਗ੍ਰੰਥ ਪੂਰਾ ਕਰਕੇ ਸ੍ਰੀ ਅੰਮ੍ਰਿਤਸਰ ਆਏ ਅਕਾਲ ਤਖ਼ਤ 'ਤੇ ਆਪ ਜੀ ਨੇ ਖਾਲਸੇ ਪੰਥ ਨੂੰ ਭੇਟਾ ਕਰ ਦਿੱਤਾ ਸੀ ਅਤੇ ਸਰੀਰ ਛੱਡ ਗਏ ਸਨ। ਇਸ ਤਰ੍ਹਾਂ ਡਾਕਟਰ ਵੀਰ ਸਿੰਘ ਜੀ ਨੇ ਇਹਨਾਂ ਦਾ ਜੀਵਨ ਲਿਖਦਿਆਂ ਹੋਇਆ ਐਸਾ ਵੀ ਥੋੜ੍ਹਾ ਜਿਹਾ ਪ੍ਰਸੰਗ ਦਿੱਤਾ ਵੀ ਸਰੀਰ ਆਪ ਜੀ ਦਾ ਬਹੁਤ ਨਿਰਮਲ ਕਮਜ਼ੋਰ ਰਹਿ ਗਿਆ ਅਤੇ ਇਸ ਤਰ੍ਹਾਂ ਵੀ ਇਸ਼ਾਰਾ ਹੋ ਗਿਆ ਵੀ ਹੁਣ ਤੁਸੀਂ ਝਾਲਾ ਮਾਰੋਗੇ ਯਾਨੀ ਵੀ ਸਰੀਰ ਛੱਡਾਂਗੇ ਹੁਣ। ਅਤੇ ਉਸ ਵੇਲੇ ਫਿਰ ਸੰਤੋਖ ਸਿੰਘ ਕਵੀ ਜੀ ਨੇ ਅਰਦਾਸ ਕੀਤੀ ਕਿ ਮਹਾਰਾਜ ਇੱਕ ਸਾਲ ਦੀ ਆ ਜੋ ਮੈਨੂੰ ਹੋਰ ਬਖਸ਼ ਦਿਓ ਜਿਸ ਕਰਕੇ ਆਪ ਜੀ ਦਾ ਇਹ ਮਹਾਰਾਜ ਇਤਿਹਾਸ ਪੂਰਾ ਹੋ ਜਾਏ। ਉਹ ਅਰਦਾਸ ਕੀਤੀ ਮਹਾਰਾਜ ਨੇ ਪ੍ਰਵਾਨ ਕਰ ਲਈ ਸੀ ਇੱਕ ਸਾਲ ਇਹ ਧਰਤੀ ਦੇ ਉੱਪਰ ਸੰਤੋਖ ਸਿੰਘ ਜੀ ਹੋਰ ਜੀਂਦੇ ਰਹੇ ਇੱਕ ਸਾਲ ਦੇ ਵਿੱਚ ਹੀ ਛੇਤੀ ਛੇਤੀ ਫਿਰ ਸਾਰਾ ਇਹਨਾਂ ਨੇ ਇਤਿਹਾਸ ਪੂਰਾ ਕਰਕੇ ਸਰੀਰ ਛੱਡ ਦਿੱਤਾ ਸੀ। ਅਕਾਲ ਤਖ਼ਤ 'ਤੇ ਉਸ ਵੇਲੇ ਪੁਜਾਰੀਆਂ ਦਾ ਪਹਿਰਾ ਪੂਰਾ ਜ਼ਿਆਦਾ ਸੀ ਫਿਰ ਉਹਨਾਂ ਦੇ ਵਿੱਚ ਹੱਥਾਂ ਵਿੱਚ ਆ ਗਿਆ ਸੋਧ ਸੁਧਾਈ ਆਪ ਕਰ ਨਾ ਸਕੇ ਜਿਸ ਕਰਕੇ ਇਹਦੇ ਵਿੱਚ ਕੋਈ ਪ੍ਰਸੰਗ ਐਸੇ ਵੈਸੇ ਵੀ ਗਲਤ ਮਲਤ ਗੁਰਮਤ ਤੋਂ ਉਲਟ ਵੀ ਆ ਗਏ ਹਨ ਔਰ ਆਪਣੇ ਵੱਲੋਂ ਉਹਨਾਂ ਦਾ ਕੋਈ ਐਸਾ ਪ੍ਰਸੰਗ ਨਹੀਂ ਹੈ। ਜਦੋਂ ਅਸੀਂ ਮੁੱਢ ਵਿੱਚ ਉਹਨਾਂ ਦੀ ਇਸ਼ਟਾਪਤੀ ਦੇ ਮੰਗਲਾਂ ਨੂੰ ਪੜ੍ਹਦੇ ਹਾਂ ਉੱਥੋਂ ਸਾਰਾ ਕੁਛ ਹੀ ਸਪੱਸ਼ਟ ਹੋ ਜਾਂਦਾ ਹੈ ਆਪ ਕੇਵਲ ਗੁਰੂ ਪਰਾਇਣ ਰਹਿਣ ਵਾਲੇ ਸਨ ਗੁਰੂ ਕੇ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਸਨ। ਲੋ ਆਪਾਂ ਅਜੇ ਪੂਰਾ ਪ੍ਰਸੰਗ ਕੀਤਾ ਹੈ ਇਸ ਤੋਂ ਅੱਗੇ ਜਿਵੇਂ ਕਵੀ ਸੰਤੋਖ ਸਿੰਘ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਾਰਾ ਪ੍ਰਸੰਗ ਸਾਰੀ ਕਥਾ ਵਰਣਨ ਕਰਨਗੇ, ਉਹ ਆਪਾਂ ਪ੍ਰਾਰੰਭ ਕਰਾਂਗੇ। ਜਿਸਾਂ ਕਿ ਲਾਹੇ ਲਵਾਂਗੇ ਪਠ ਹੈ ਸੁਣੈ ਇਤਿਹਾਸ ਕੋ ਆਸ਼ਾ ਪੂਰਨ ਹੋਏ ਇਹ ਦੂਸਰ ਪਾਤਸ਼ਾਹ ਕੋ ਕਰਿਓ ਸੁਨਿਓ ਜਿਮ ਜੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।